ਸਾਹਿਬ ਜੀਉ ਸਵਈਆ ਸ੍ਰੀ ਗੁਰ ਕੋ ਜਸ ਸਾਗਰ ਰੂਪ ਉਜਾਗਰ ਹੈ ਸਭ ਲੋਕਨ ਮਾਹੂ ਮੈਂ ਤੁਲਹਾ ਤ੍ਰਿਣ ਜਿਉਂ ਕਰਕੇ ਨਿਜ ਬੁੱਧ ਤੇ ਪਾਰ ਪਰਿਓ ਅਬ ਚਾਹੂ ਸ੍ਰੀ ਗੁਰ ਕੋ ਜਸ ਸਾਗਰ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਕੁਝ ਸਮਾਂ ਗੁਰਬਾਣੀ ਦੇ ਨਿਤਨੇਮ ਅਤੇ ਗੁਰਬਾਣੀ ਦਾ ਹੀ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ। ਅੱਜ ਦਾ ਇਹ ਅੰਮ੍ਰਿਤ ਵੇਲੇ ਦਾ ਦੀਵਾਨ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਸਜ ਰਿਹਾ ਹੈ, ਜਿਨ੍ਹਾਂ ਨੇ ਅੱਜ ਦੇ ਦਿਨ ਲਾਹੌਰ ਸ਼ਹਿਰ ਵਿਖੇ ਗੁਰਬਾਣੀ ਨੂੰ ਅਚਲ ਅਮਰ ਅਤੇ ਸਹੀ ਰੂਪ ਵਿੱਚ ਰੱਖਦਿਆਂ ਹੋਇਆਂ ਆਪਣੀ ਸ਼ਹਾਦਤ ਪ੍ਰਾਪਤ ਕੀਤੀ। ਭਾਵੇਂ ਆਪ ਜੀ ਦੇ ਸ਼ਹੀਦੀ ਦੇ ਹੋਰ ਵੀ ਕਈ ਕਾਰਨ ਹਨ, ਪਰ ਉਹਨਾਂ ਵਿੱਚੋਂ ਮੁੱਖ ਜਿਹੜਾ ਕਾਰਨ ਹੈ ਉਹ ਗੁਰਬਾਣੀ ਦੇ ਸੰਬੰਧ ਵਿੱਚ ਹੀ ਹੈ। ਕਿਉਂਕਿ ਜਹਾਂਗੀਰ ਦੇ ਕੋਲ ਗੁਰਬਾਣੀ ਸੰਬੰਧੀ ਜਿਹੜੇ ਕੋਈ ਸ਼ਰਈ ਲੋਕ ਹੈ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗ੍ਰੰਥ ਰਚਿਆ ਹੈ, ਉਹਦੇ ਵਿੱਚ ਮੁਸਲਮਾਨਾਂ ਦੀ ਤੁਹੀਨ ਲਿਖੀ ਹੈ, ਮੁਸਲਮਾਨਾਂ ਨੂੰ ਮਾੜਾ ਕਿਹਾ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਬੁਲਾ ਕੇ ਕਹਿ ਦੇਣਾ ਚਾਹੀਦਾ ਹੈ ਕਿ ਜੋ ਕੋਈ ਐਸੇ ਲਫ਼ਜ਼ ਮੁਸਲਮਾਨਾਂ ਦੇ ਸੰਬੰਧੀ ਕੋਈ ਨਿਊਨ ਹਨ, ਮਾੜੇ ਹਨ, ਉਹ ਇਸ ਪੁਸਤਕ ਵਿੱਚੋਂ ਕੱਢ ਦੇਣੇ ਚਾਹੀਦੇ ਹੈ। ਸਗੋਂ ਮੁਸਲਮਾਨ ਮਾਣਾ ਬਹੁਤ ਚੰਗਾ ਹੈ, ਇਹ ਮੁਸਲਮਾਨਾਂ ਦੇ ਮਤ ਦੀ ਵਡਿਆਈ ਉਹਦੇ ਵਿੱਚ ਲਿਖਾਉਣੀ ਚਾਹੀਦੀ ਹੈ, ਤਾਂ ਕਿ ਪਾਤਸ਼ਾਹ ਮੁਸਲਮਾਨਾਂ ਦੇ ਮਤ ਦਾ ਪ੍ਰਚਾਰ ਹੋਵੇ। ਇੱਧਰ ਜਿਹੜਾ ਜਹਾਂਗੀਰ ਅੰਤਰ ਖਾਤੇ ਪਹਿਲਾਂ ਹੀ ਸਤਿਗੁਰੂ ਦੇ ਘਰ ਦੇ ਉੱਪਰ ਮਾੜੀ ਨਜ਼ਰ ਨਾਲ ਹੀ ਤੱਕ ਰਿਹਾ ਸੀ, ਬਹਾਨੇ ਹੀ ਲੱਭਦਾ ਸੀ ਵੀ ਕਿਵੇਂ ਨਾ ਕਿਵੇਂ ਇਹਨਾਂ 'ਤੇ ਕੋਈ ਇਲਜ਼ਾਮ ਲਾ ਕੇ ਇਸ ਨੂੰ ਖਤਮ ਕਰ ਦਿੱਤਾ ਜਾਏ। ਇਹ ਤਾਂ ਝੂਠ ਦੀ ਦੁਕਾਨ ਹੀ ਕਹਿੰਦਾ ਸੀ, ਇਹਨਾਂ ਨੇ ਚਲਾਈ ਹੈ। ਇਸ ਤੌਜ ਵਿੱਚੋਂ ਖੋਲ੍ਹ ਕੇ ਸਾਰਾ ਜਿਵੇਂ ਨੇ ਕੁਝ ਅੱਖਰ ਲਿਖੇ ਹਨ ਇਹ ਉਹਨਾਂ ਤੋਂ ਸਪਸ਼ਟ ਹੋਈ ਜਾਂਦਾ ਹੈ। ਚੰਦੂ ਰਾਹੀਂ ਇਸ ਨੇ ਨੀਤੀ ਵਰਤੀ, ਜੋ ਜਿਵੇਂ ਨੇ ਆਪਣੇ ਸੰਬੰਧ ਵਿੱਚ ਬੁਲਾਇਆ, ਕੈਦ ਕੀਤਾ। ਫਿਰ ਜਹਾਂਗੀਰ ਨੇ ਆਪਣੇ ਕੋਲ ਬੁਲਾਇਆ ਵੀ ਮੈਂ ਸੁਣਿਆ ਤੁਸੀਂ ਇੱਕ ਪੁਸਤਕ ਰਚੀ ਹੈ, ਉਹਦੇ ਵਿੱਚ ਤੁਸੀਂ ਮੁਸਲਮਾਨਾਂ ਨੂੰ ਮਾੜੇ ਕਿਹਾ ਹੈ, ਤੁਸੀਂ ਸਿਰ ਸਲਾਘਾ ਲਿਖੋ, ਉਹ ਲਫ਼ਜ਼ ਕੱਢ ਦਿਓ। ਮਹਾਰਾਜ ਕਹਿੰਦੇ ਕੋਈ ਐਸਾ ਤਾਂ ਹੈ ਨਹੀਂ ਯਥਾਰਥ ਵਾਕ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਰਸਈਆਂ, ਕੋਈ ਅਲਾਹੇ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੜਾ ਬੇਰ, ਕੋਈ ਕਤੇ, ਕੋਈ ਓਡਾ ਨੀਲ, ਕੋਈ ਸਫੇਦ, ਜਾਂ ਇਸ ਤਰ੍ਹਾਂ ਭਗਤਾਂ ਦੇ ਸ਼ਬਦ ਹੈ। ਅੱਲਾ ਅੱਲਾ ਨੂਰ ਉਪਾਇਆ ਕੁਦਰਤ ਕੇ ਸੰਬੰਧੇ, ਏਕ ਨੂਰ ਤੇ ਸਭ ਜਗ ਪੁੱਜਿਆ, ਕੌਣ ਭਲੇ ਕੌਣ ਮੰਦੇ। ਇਸ ਕਰਕੇ ਯਥਾਰਥ ਲਫ਼ਜ਼ ਹੈ, ਇਹਦਾ ਨਹੀਂ। ਅਸੀਂ ਮੁਸਲਮਾਨਾਂ ਦਾ ਜਿਹੜਾ ਮਤ ਹੈ ਮਹਾਨ ਹੈ, ਮੁਸਲਮਾਨ ਬਣਨਾ ਬਹੁਤ ਚੰਗਾ ਹੈ, ਇਹਦੇ ਵਿੱਚ ਲਿਖੋ। ਪਰ ਕਹਿੰਦੇ ਅਕਾਲ ਗੁਰ ਬਾਣੀ ਹੈ, ਸੱਚ ਕੀ ਬਾਣੀ ਹੈ, ਇਹਦੇ ਵਿੱਚ ਐਸਾ ਨਹੀਂ ਕੁਛ ਲਿਖਿਆ ਜਾ ਸਕਦਾ ਹੈ। ਫਿਰ ਇਹਨੇ ਇਹ ਕਿਹਾ ਵੀ ਇਹ ਪੁਸਤਕ ਵਿੱਚ ਸੰਮਤ ਲਿਖੋ, ਮੇਰਾ ਨਾਂ ਲਿਖੋ, ਵੀ ਉਸ ਸਮੇਂ ਆਹ ਪਾਤਸ਼ਾਹ ਸੀ ਜਦੋਂ ਇਹ ਪੁਸਤਕ ਲਿਖਿਆ ਗਿਆ ਹੈ। ਪਰ ਕਹਿੰਦੇ ਨਹੀਂ, ਇਹਦੇ ਵਿੱਚ ਐਸਾ ਕੁਛ ਨਹੀਂ, ਨਾ ਸੰਮਤ ਲਿਖਿਆ ਜਾ ਸਕਦਾ, ਨਾ ਤੇਰਾ ਨਾਂ ਲਿਖਿਆ ਜਾ ਸਕਦਾ ਹੈ। ਉਹ ਇਹ ਤਾਂ ਇੱਕ ਬਹਾਨਾ ਹੀ ਸੀ, ਕਹਿੰਦਾ ਵੀ ਜੇ ਨਹੀਂ ਮੰਨਦੇ ਤਾਂ ਫਿਰ ਮਨਾਉਣ ਵਾਸਤੇ ਇਹਨੂੰ ਭੁੱਖੇ ਧਿਆਏ ਰੱਖੋ, ਸਜ਼ਾ ਦਿਓ, ਕਸ਼ਟ ਦੇਵੋ। ਚੰਦੂ ਲੈ ਗਿਆ ਹੈ ਆਪਣੀ ਲੜਕੀ ਦੇ ਰਸਤੇ ਦਾ ਬਹਾਨਾ ਜਿਹਾ ਬਣਾ ਕੇ, ਮਰਨ ਤੰਗ ਕਰਨ ਲੱਗ ਪਿਆ, ਤੱਤੀਆਂ ਤਵੀਆਂ 'ਤੇ ਬਿਠਾਇਆ। ਇਸੇ ਤਰ੍ਹਾਂ ਰੇਤਾ ਸ਼ੀਸ਼ ਵਿੱਚ ਪੁਆਇਆ ਹੈ ਵੀ ਮੰਨ ਜਾਓ। ਹੋਰ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ ਹੈ। ਕਿਉਂ? ਆਪ ਜੀ ਦੀ ਸ਼ਹੀਦੀ ਦਾ ਜਿਹੜਾ ਪ੍ਰਸੰਗ ਆ ਉਹ ਤਾਂ ਬਹੁਤ ਤਕੜਾ ਹੀ ਹੈ। ਇਸ ਨੂੰ ਆਪਾਂ ਮੁੱਢ ਤੋਂ ਪਹਿਲਾਂ ਆਪ ਜੀ ਦਾ ਅਵਤਾਰ ਕਿੱਥੇ ਹੋਇਆ, ਕਿਵੇਂ ਹੋਇਆ, ਨਾਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਵਰ ਰੂਪ ਵਿੱਚ ਕਿਵੇਂ ਹੋਏ, ਵੀ ਭਾਰੀ ਗੁਰੂ ਹੋਣਗੇ, ਬਾਣੀ ਦਾ ਜਹਾਜ਼ ਰਚਣਗੇ, ਉਹ ਪੁਸਤਕ ਜੀ ਪਰੋਲਦੇ ਦੇਖਦੇ ਲਿਖਦੇ ਦੇਖ ਕੇ ਕਿਹਾ। ਇਸੇ ਤਰ੍ਹਾਂ ਆਪ ਜੀ ਨੇ ਜਦੋਂ ਪਣਗ ਉੱਪਰ ਚੜ੍ਹ ਰਹੇ ਸੀ ਉਸ ਵੇਲੇ ਵੀ ਕਿਹਾ ਵੀ ਹੁਣੇ ਤੁਸੀਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਿਆ, ਚਾਹੋ ਨਹੀਂ ਠਹਿਰੋ, ਕਾਹਲੀ ਨਾ ਕਰੋ। ਆਪ ਜੀ ਦੇ ਨੇ ਪਿਤਾ ਦੇ ਪਾਸੋਂ ਇਹ ਜਿਹੜਾ ਤਖ਼ਤ ਪ੍ਰਾਪਤ ਕਰਨਾ। ਇਸ ਤਰ੍ਹਾਂ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਨਾਨੇ ਗੁਰੂ ਜੀ ਨੇ ਮੇਰੇ ਵਰ ਰੂਪ ਬਚਨ ਕਹੇ ਸੀ, ਉਹ ਵੀ ਪ੍ਰਸੰਗ ਇਹ ਕਵੀ ਸੰਤੋਖ ਸਿੰਘ ਜੀ ਨੇ ਮੱਲਮਾ ਚੌੜੇ ਖੋਲ ਖੋਲ ਲਿਖਿਆ ਹੈ, ਪੜ੍ਹਨ ਯੋਗ ਸੁਣਨ ਯੋਗ ਹੈ। ਆਪਾਂ ਤਾਂ ਸਿਰਫ ਅੱਜ ਦਾ ਜਿਹੜਾ ਇਹ ਦੀਵਾਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਹੀ ਇਹ ਕੁਝ ਗੁਰੂ ਕਾ ਇਤਿਹਾਸ ਪੜ੍ਹ ਕੇ ਸੁਣ ਕੇ ਇਹ ਮਨਾਉਣਾ ਹੈ। ਉਹ ਚੱਲ ਰਿਹਾ ਇਤਿਹਾਸ ਸਤਿਗੁਰੂ ਸਾਹਿਬ ਜੀ ਦਾ ਹੀ ਹੈ। ਜਿਵੇਂ ਆਪ ਜੀ ਨੇ ਉਹ ਪਹਿਲੇ ਜਾਮੇ ਵਿੱਚ ਕੌਤਕ ਕੀਤੇ, ਉਹ ਇਤਿਹਾਸ ਪੂਰਾ ਕੀਤਾ, ਫਿਰ ਦੂਸਰੇ ਰੂਪ ਵਿੱਚ ਆ ਕੇ ਜੋ ਘਾਲਣਾ ਕਮਾਈ ਕੀਤੀ, ਉਹ ਥੋੜ੍ਹਾ ਬਹੁਤਾ ਇਤਿਹਾਸ ਪ੍ਰਸੰਗ ਆਪਾਂ ਪੜ੍ਹਿਆ ਸੁਣਿਆ ਹੈ। ਇਹ ਕਵੀ ਜੀ ਨੇ ਸਾਰੇ ਸਤਿਗੁਰਾਂ ਦਾ ਇਤਿਹਾਸ ਖੋਲ੍ਹ ਕੇ ਲਿਖਣ ਲਈ ਗੁਰੂ ਮਹਾਰਾਜ ਦੇ ਮਹਿਮਾ ਦੇ ਮੰਗਲ ਕੀਤੇ, ਉਹ ਆਪਾਂ ਪੜ੍ਹ ਸੁਣ ਰਹੇ ਵਿਚਾਰ ਰਹੇ ਹਾਂ। ਕੁਝ ਪੜ੍ਹੇ ਨੇ, ਕੁਝ ਬਾਕੀ ਅੱਜ ਪੜ੍ਹਨੇ ਹਨ। ਹੁਣ ਜਿਵੇਂ ਗੁਰੂ ਮਹਾਰਾਜ ਦਾ ਜਿਹੜਾ ਇਹ ਸ੍ਰੇਸ਼ਟ ਜਸ ਹੈ ਵੀ ਬਹੁਤ ਮਹਾਨ ਹੈ, ਬਹੁਤ ਵੱਡਾ ਹੈ, ਜਿਵੇਂ ਸਮੁੰਦਰ ਬਹੁਤ ਡੂੰਘਾ ਹੁੰਦਾ, ਬੜਾ ਵਿਸਥਾਰ ਵਾਲਾ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਹੁਣ ਆਕਾਸ਼ਾਂ ਪਤਾਲਾਂ ਵਿੱਚ ਫਿਰੇ, ਹੇਠਾਂ ਵੀ ਬਹੁਤ ਡੂੰਘਾ ਹੈ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਹੋ ਜਿਹੀ ਸੂਝੀ ਦੇਣ ਵਾਲੇ ਡੂੰਘਾਈ ਹੈ ਮਹਾਨ ਇਤਿਹਾਸ ਵਿੱਚ। ਅਤੇ ਫਲਾ ਬਹੁਤ ਹੈ, ਨੌ ਖੰਡਾਂ ਸੱਤ ਦੀਪਾਂ ਵਿੱਚ ਗੁਰੂ ਮਹਾਰਾਜ ਥਾਂ ਥਾਂ ਵਿਚਰੇ ਹੈ। ਜਿਵੇਂ ਸਮੁੰਦਰ ਬਹੁਤ ਦੂਰ ਤੱਕ ਫੈਲਿਆ ਹੈ, ਇਸ ਤਰ੍ਹਾਂ ਗੁਰੂ ਕਾ ਜਸ ਵੀ ਬਹੁਤ ਦੂਰ ਤੱਕ ਫੈਲਿਆ ਹੈ। ਐਸਾ ਕੋਈ ਵੀ ਉਹ ਦੇਸ਼ ਨਹੀਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨਾ ਗਏ ਹੋਣ, ਜਿੱਥੇ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀ ਪੂਜਾ ਨਾ ਹੋ ਰਹੀ ਹੋਵੇ। ਉਹ ਸਾਰੀ ਦੁਨੀਆ ਭਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਬਣਿਆ, ਪੂਜਾ ਹੋ ਰਹੀ ਹੈ, ਜਸ ਸਮੁੰਦਰ ਵਾਂਗੂ ਫੈਲਿਆ ਹੋਇਆ ਹੈ। ਉਹ ਕਵੀ ਆਪਣੀ ਇੰਨਾ ਜਿਹੜਾ ਜਸ ਹੈ ਗੁਰੂ ਕਾ, ਉਹਨੂੰ ਥੋੜ੍ਹਾ ਕਥਨ ਕਰਨਾ ਉਹ ਮੇਰੇ ਲਈ ਤਾਂ ਜਿਵੇਂ ਸੁਮੇਰ ਪਰਬਤ ਤੇ ਚੜ੍ਹਨਾ ਬਹੁਤ ਉੱਚਾ ਔਖਾ ਹੈ। ਇਹ ਅਸਮਰੱਥਾ ਜਣਾ ਰਿਹਾ ਕਵੀ। ਤੇ ਫਿਰ ਇਸ ਤਰ੍ਹਾਂ ਵੀ ਮੈਂ ਆਪਣੀ ਬੁੱਧੀ ਰੂਪ ਜਿਹੜੀ ਤੁਲ ਹੈ ਇਹਦੇ ਆਸਰੇ ਹੀ ਇਹ ਕੁਝ ਕਰਨਾ ਚਾਹੁੰਦਾ ਹਾਂ। ਪਰ ਫਿਰ ਸਤਿਗੁਰੂ ਦੀ ਸਹਾਇਤਾ ਵੀ ਜਿਹੜੀ ਕਿਰਪਾ ਮਿਹਰ ਹੈ ਇਹਦਾ ਬੜਾ ਭਾਰੀ ਬਲ ਮੈਨੂੰ ਮਿਲੇਗਾ, ਜਿਸ ਕਰਕੇ ਮੈਂ ਉੱਚੇ ਪਹਾੜ 'ਤੇ ਵੀ ਚੜ ਜਾਵਾਂ ਅਤੇ ਗੁਰੂ ਕੇ ਜਸ ਦਾ ਜਿਹੜਾ ਥੋੜ੍ਹਾ ਬਹੁਤਾ ਜਿਹੜਾ ਹੈ ਫੈਲਾਅ ਵਿਸਤਾਰ ਡੂੰਘਾਈ ਉਹਦਾ ਕੁਝ ਬਿਆਨ ਕਰ ਸਕਾਂਗਾ। ਜਿਵੇਂ ਕਵੀ ਜੀ ਨੇ ਗੁਰੂ ਮਹਾਰਾਜ ਦੇ ਜਸ ਦਾ ਮੰਗਲ ਬੜੇ ਸੋਹਣੇ ਢੰਗ ਨਾਲ ਸਵੇਰ ਵਿੱਚ ਕੀਤਾ, ਆਪਾਂ ਕੁਝ ਸਮੇਂ ਲਈ ਸੁਣ ਕੇ ਲਾਹਾ ਲਈਏ ਜੀ। ਸ੍ਰੀ ਗੁਰ ਕੋ ਜਸ ਸਾਗਰ ਰੂਪ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਹਨ, ਉਹਨਾਂ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਤਾਂ ਸਮੁੰਦਰ ਰੂਪ ਹੈ, ਸਮੁੰਦਰ ਵਰਗਾ ਹੈ, ਉਜਾਗਰ ਹੈ ਸਭ ਲੋਕਨ ਮਾਹੋਂ। ਉਜਾਗਰ ਕੀ ਹੈ? ਪ੍ਰਗਟ ਪ੍ਰਤੱਖ ਹੀ ਹੈ ਸਾਰੇ ਲੋਕਾਂ ਵਿੱਚ, ਸਾਰੀ ਦੁਨੀਆਂ ਵਿੱਚ, ਜਿਸ ਮਰਜ਼ੀ ਜਿੱਥੇ ਮਰਜ਼ੀ ਲੋਕਾਂ ਵਿੱਚ ਜਾਈਏ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਲਈਏ ਕੈਸੇ ਹੈ। ਉਹ ਕਹਿੰਦੇ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਮੱਕੇ ਚਲੇ ਜਾ, ਮਦੀਨੇ ਚਲੇ ਜਾ, ਮੁਲਤਾਨ ਚਲੇ ਜਾ, ਬਲਦਾਲ ਚਲੇ ਜਾ, ਸਾਰੇ ਲੋਕਾਂ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਉਹ ਕਹਿੰਦੇ ਸਮੁੰਦਰ ਵਾਂਗੂ ਪ੍ਰਗਟ ਹੀ ਹੈ। ਸਾਰੇ ਲੋਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਣਦੇ ਪਛਾਣਦੇ ਹਨ। ਮੈਂ ਤੁਲਹਾ ਤ੍ਰਿਣ ਜਿਉਂ ਕਰਕੇ, ਮੇਰੇ ਹਾਲਤ ਤਾਂ ਇਉਂ ਹੈ। ਗੁਰੂ ਕਾ ਜਿਹੜਾ ਜਸ ਹੈ ਉਹ ਤਾਂ ਸਮੁੰਦਰ ਵਰਗਾ ਮਹਾਨ ਹੈ, ਅਤੇ ਮੈਂ ਆਪਣੀ ਜਿਹੜੀ ਕਹਿੰਦੇ ਬੁੱਧੀ ਹੈ ਉਹਨੂੰ ਜਿਵੇਂ ਕੁੱਖਾਂ ਦਾ ਕੋਈ ਤੁਲਹਾ ਜਿਹਾ ਬਣਾ ਦੇ, ਕੰਡੇ ਜੇ ਕਰਕੇ ਉਹ ਪੰਡ ਜੀ ਬੰਨ ਲਏ ਅਤੇ ਉਹਦਾ ਆਸਰਾ ਕਰਕੇ ਸਮੁੰਦਰ ਤੋਂ ਤਲਣਾ ਚਾਹੇ। ਨਿਜ ਬੁੱਧ ਤੇ ਪਾਰ ਭਰਿਓ ਅਬ ਚਾਹੂੰ। ਆਪਣੀ ਜਿਹੜੀ ਬੁੱਧੀ ਹੈ ਮੇਰੀ ਇਹ ਤਾਂ ਜਿਵੇਂ ਕਹਿੰਦੇ ਕੱਖਾਂ ਦਾ ਤੁਲਹਾ ਹੋਵੇ ਉਹਦੇ ਵਾਂਗ, ਵੀ ਇਹ ਤੁਸ਼ ਜੀ ਬੁੱਧੀ ਹੈ। ਇਸ ਆਪਣੀ ਤੁਸ਼ ਬੁੱਧੀ ਰੂਪੀ ਤੁਲਹਾ ਦੇ ਨਾਲ ਜੋ ਗੁਰੂ ਕਾ ਜਸ ਬੜਾ ਸਮੁੰਦਰ ਵਰਗਾ ਮਹਾਨ ਹੈ ਉਸ ਤੋਂ ਪਾਰ ਪਿਆ ਚਾਹੁੰਦਾ, ਭਾਵ ਗੁਰੂ ਕਾ ਜਸ ਸਾਰਾ ਹੀ ਕਿਹਾ ਚਾਹੁੰਦਾ ਹਾਂ। ਹੋਏ ਹਸੀ ਜਗ ਮੈਂ ਅਧਿਕਾਰੇ, ਇਹ ਹੈ ਵੀ ਜੇ ਮੈਂ ਗੁਰੂ ਕਾ ਜਸ ਕਰਨ ਲੱਗਿਆ ਸਮੁੰਦਰ ਵਰਗਾ ਜਸ ਪੂਰਾ ਤਾਂ ਹੋਣਾ ਨਹੀਂ ਹੈ, ਅਤੇ ਮੇਰੀ ਸੰਸਾਰ ਦੇ ਵਿੱਚ ਫਿਰ ਬਹੁਤ ਹੀ ਹਾਸੀ ਹਾਸਾ ਜਿਹਾ ਹੋ ਗਿਆ ਵੀ ਇਹ ਕਿੱਧਰ ਨੂੰ ਪੈ ਗਿਆ, ਕਿੱਧਰ ਕਵੀ ਚੱਲ ਪਿਆ, ਇਹ ਕਿਵੇਂ ਕਰ ਲੇਗਾ ਗੁਰੂ ਕਾ ਜਸ, ਕਿਵੇਂ ਸਮੁੰਦਰ ਤੋਂ ਪਾਰ ਹੋ ਜਾਏਗਾ। ਤਉ ਚਿਤ ਮੈਂ ਅਤਿ ਸਹਿ ਉਤਸਾਹੂ, ਠੀਕ ਹੈ ਭਾਵੇਂ ਸੰਸਾਰ ਦੇ ਵਿੱਚ ਮੇਰੀ ਬਹੁਤੀ ਹਾਸੀ ਜੀ ਹੋਵੇ ਮਖੌਲ ਹੀ ਕਰਨ, ਤਾਂ ਵੀ ਕਹਿੰਦੇ ਮੇਰੇ ਚਿੱਤ ਵਿੱਚ ਬੜਾ ਭਾਰੀ ਉਰਸ਼ਾ ਹੈ ਵੀ ਗੁਰੂ ਕਾ ਜਿਹੜਾ ਜਸ ਸਮੁੰਦਰ ਵਰਗਾ ਹੈ ਇਹ ਤੋਂ ਮੈਂ ਪਾਰ ਪੈਣਾ ਹੀ ਹੈ, ਗੁਰੂ ਕਾ ਜਸ ਕੁਝ ਨਾ ਕੁਝ ਮੈਂ ਵਰਣਨ ਕਰਨਾ ਹੀ ਹੈ। ਉੱਚ ਤਰੋ ਫਲ ਜਿਉਂ ਲੱਗ ਸੁੰਦਰ, ਉੱਚੇ ਬ੍ਰਿਸ਼ ਨੂੰ ਕਹਿੰਦੇ ਬੜਾ ਸੋਹਣਾ ਜਿਹੜਾ ਫਲ ਹੈ ਮਿੱਠਾ ਤੇ ਪੱਕਿਆ ਹੋਇਆ ਲੱਗਾ ਹੋਵੇ। ਵਾਮਨ ਹਾਥ ਪਸਾਰਤ ਤਾਹੂੰ, ਤਾਂ ਵੀ ਜਿਹੜਾ ਕਹਿੰਦੇ ਬਾਣਾ ਪੁਰਸ਼ ਹੈ ਬਹੁਤੇ ਮਧਰੇ ਕੱਠ ਦਾ ਕਦ ਕਾਠ ਦਾ ਪੁਰਸ਼ ਹੈ, ਪਰ ਬਹੁਤ ਮਧਰਾ ਜਿਹਾ ਨਿੱਕਾ ਜਿਹਾ ਹੈ, ਫਿਰ ਵੀ ਕਹਿੰਦੇ ਉਹ ਆਪਣਾ ਤਾਂ ਨੂੰ ਹੱਥ ਫੈਲਾਉਂਦਾ ਹੈ, ਇਹ ਦਰਖਤ ਦਾ ਸੋਹਣਾ ਫਲ ਮੇਰੇ ਹੱਥ ਲੱਗ ਜੇ ਮੈਂ ਹੀ ਤੋੜ ਕੇ ਛਕ ਲਵਾਂ। ਇਸ ਤਰ੍ਹਾਂ ਕਹਿੰਦੇ ਬੋਣੇ ਵਰਗੇ ਮੇਰੀ ਹਾਲਤ ਹੈ, ਮੈਂ ਵੀ ਬਹੁਤ ਮਧਰੇ ਜਿਹੇ ਕਦ ਕਾਠ ਦਾ ਹੈ, ਬਹੁਤਾ ਨਿੱਕਾ ਜਿਹਾ ਹਾਂ, ਤੁਸ਼ ਜਿਹਾ ਨਿਕੰਮਾ ਜਿਹਾ ਹਾਂ, ਪਰ ਆਪਣਾ ਮਨ ਬੁੱਧ ਰੂਪੀ ਜਿਹੜਾ ਹੱਥ ਜਿਹਾ ਫਦਾਰਦਾ ਹਾਂ, ਮਨ ਦਾ ਫੁਰਨਾ ਕਰਦਾ ਹਾਂ ਵੀ ਗੁਰੂ ਕਾ ਜਿਹੜਾ ਜਸ ਰੂਪੀ ਹੈ ਨਾ ਉੱਚਾ ਫਲ ਬੜਾ ਸੁੰਦਰ ਹੈ, ਇਹ ਮੈਂ ਲੈ ਲਵਾਂ, ਗੁਰੂ ਕਾ ਜਸ ਰੂਪੀ ਫਲ ਮੈਂ ਛਕ ਲਵਾਂ, ਇਹ ਜਸ ਕਰ ਲਵਾਂ। ਚੌਪਈ ਸ੍ਰੀ ਗੁਰ ਸੁਜਸ ਰੁਚਿਰ ਮਨ ਮਾਣਿਕ। ਅਥਵਾ ਹੋਰ ਪ੍ਰਕਰਣ ਵਿੱਚ ਕਹਿੰਦੇ ਹਨ, ਹੇ ਸਿੰਘੋ ਸੁਭਾਏ ਮਾਨ, ਗੁਰੂ ਗੋਬਿੰਦ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜਾ ਸ੍ਰੇਸ਼ਟ ਜਸ ਹੈ, ਇਹ ਤਾਂ ਇਉਂ ਹੈ ਜਿਵੇਂ ਮਣੀਆਂ ਅਤੇ ਮਾਣਕ ਸੁੰਦਰ ਹੋਣ। ਮਣੀਆਂ ਅਤੇ ਮਾਣਕਾਂ ਵਰਗਾ ਸੁੰਦਰ ਹੈ ਇਹ ਸ੍ਰੇਸ਼ਟ ਜਸ। ਸਿੱਖੀ ਉੱਚਤਾ ਗਿਰਵਰ ਥਾਨਿਕ। ਆਹ ਜਿਹੜੀ ਸਿੱਖੀ ਰੂਪੀ ਕਹਿੰਦੇ ਉੱਚਾ ਪਹਾੜ ਹੈ, ਇਹਦੇ 'ਤੇ ਗੁਰੂ ਕਾ ਜਿਹੜਾ ਜਸ ਰੂਪੀ ਮਣੀਆਂ ਅਤੇ ਮਾਣਕ ਹੈ ਇਹ ਪਿਆ ਹੋਇਆ ਹੈ, ਟਿਕਿਆ ਹੋਇਆ। ਭਾਵੇਂ ਜਿਹੜੀ ਸਿੱਖੀ ਹੈ ਇਹਦੇ ਵਿੱਚ ਗੁਰੂ ਕਾ ਜਸ ਹੈ ਮਣੀਆਂ ਅਤੇ ਮਾਣਕ ਵਰਗਾ। ਜਿਹੜਾ ਸਿੱਖ ਬਣਦਾ ਉਹਨੂੰ ਇਹ ਗੁਰੂ ਕੇ ਜਸ ਦਾ ਪਤਾ ਲੱਗਦਾ ਹੈ ਵੀ ਕੈਸਾ ਮਹਾਨ ਹੈ। ਇਸ ਕਰਕੇ ਸਿੱਖੀ ਰੂਪੀ ਜਿਹੜਾ ਉੱਚਾ ਪਹਾੜ ਆ ਉਸ ਥਾਂ 'ਤੇ ਇਹ ਗੁਰੂ ਕਾ ਜਸ ਰੂਪੀ ਸੋਹਣਾ ਜਿਹੜਾ ਮਣੀਆਂ ਅਤੇ ਮਾਣਕ ਪਏ ਹੋਏ ਹਨ। ਸਾਧਨ ਰੂਪ ਚਰਨ ਨਹਿ ਮੇਰੇ। ਆ ਮੇਰੇ ਕਹਿੰਦੇ ਜਿਹੜੇ ਚੰਗੇ ਸਾਧਨ ਹੁੰਦੇ ਨਾ, ਸਰਵਨ ਮੰਨਣ ਦੇ ਆਸਨ ਤੱਤੂ ਦਾ ਸੋਧਨ ਇੱਕ ਇਹ ਹੈ ਸਾਧਨ, ਇੱਕ ਵਿਵੇਕ ਵੈਰਾਗ ਖੜ ਸੰਮਤੀ ਮੋਖ ਇੱਛਾ ਇਹ ਹੈ ਬਾਹਜ ਸਾਧਨ। ਇਸ ਤਰ੍ਹਾਂ ਕਹਿੰਦੇ ਨਾ ਤਾਂ ਮੇਰੇ ਅੰਦਰ ਧਰਤੀ ਪਰ ਵੈਰਾਗ ਰੂਪੀ ਸਾਧਨ ਹੈ, ਇਸੇ ਤਰ੍ਹਾਂ ਵਿਵੇਕ ਰੂਪ ਵੀ ਹੈ ਨਹੀਂ ਜੀਵ ਏਕਤਾ ਵਧਾ ਹੈ ਵੀ ਸਾਧਨ ਇਹ ਚਰਨ ਇਹ ਖੜ ਸੰਪਰੀ ਜਿਹੜੀ ਹੈ ਉਹ ਵੀ ਮੇਰੇ ਕੋਲ ਹੈ ਨਹੀਂ, ਇਹ ਵੀ ਸਾਧਨ ਹੈ ਨਹੀਂ ਹੈ। ਅੱਗੇ ਜਿਹੜੀ ਮੋਖ ਇੱਛਾ ਹੈ ਇਹ ਵੀ ਇੱਕ ਸਾਧਨ ਹੈ, ਮੁਕਤੀ ਦੀ ਖਾਸ ਇੱਛਾ ਹੋਣੀ ਵੀ ਮੁਕਤ ਹੋ ਜਾਵਾਂ। ਇਹ ਜਿਹੜੇ ਅੰਤਰੰਗ ਅਤੇ ਬੈਰੰਗ ਰੂਪੀ ਸਾਧਨ ਰੂਪ ਚਰਨ ਮੇਰੇ ਹੈ ਨਹੀਂ ਹਨ। ਆਹੋ ਪਿੰਗ ਕਿਮ ਚੜਿਵ ਉਤੇਰੇ। ਇਹਨਾਂ ਵੱਲੋਂ ਮੈਂ ਕਹਿੰਦੇ ਪਿੰਗਲਾ ਹਾਂ, ਸਾਧਨ ਰੂਪੀ ਚਰਨ ਹੈ ਹੀ ਨਹੀਂ ਹੈ। ਗੁਰੂ ਕਾ ਜਿਹੜਾ ਜਸ ਹੈ ਬਹੁਤ ਉੱਚੇ ਪਹਾੜ ਵਾਂਗੂ, ਜਿਵੇਂ ਮਣੀਆਂ ਮਾਣਕ ਪਏ ਹੋਣ ਉਹਨਾਂ ਦੇ ਉੱਤੇ ਕਿਵੇਂ ਚੜਾਂ, ਕਿਵੇਂ ਉਹਦਾ ਵਰਣਨ ਕਰਾਂ। ਨਿਜ ਮਤ ਕੋ ਸਿਗਾਰ ਬਣਾਵਨ। ਕਿਉਂਕਿ ਜਿਹੜੀ ਮੇਰੀ ਆਪਣੀ ਮਤ ਹੈ ਆਪਣੀ ਬੁੱਧ ਹੈ ਇਸਤਰੀ ਵਾਂਗ ਹੈ, ਇਹਨੂੰ ਕਹਿੰਦੇ ਸ਼ਿੰਗਾਰ ਲਾ ਕੇ ਬਣਾਉਣ, ਸ਼ਿੰਗਾਰ ਲਾਉਣ ਵਾਸਤੇ। ਚਾਹਤ ਹਾਂ ਪਰੋਬ ਪਹਿਰਾਵਨ। ਹਾਂ ਵੀ ਗੁਰੂ ਕਾ ਜਿਹੜਾ ਜਸ ਹੈ ਮਣੀਆਂ ਮਾਣਕ ਵਾਂਗ ਹੈ, ਇਹ ਮੈਂ ਇਹ ਬੁੱਧੀ ਰੂਪੀ ਜਿਹੜੀ ਘਰਵਾਲੀ ਹੈ ਪਤਨੀ ਹੈ ਆਤਮ ਸ੍ਰੇਸ਼ਟ ਬੁੱਧੀ ਹੈ ਉਹਨੂੰ ਸ਼ਿੰਗਾਰ ਲਾਉਣ ਵਾਸਤੇ ਬਣਾ ਕੇ ਮੈਂ ਪਰੋ ਕੇ ਪਹਿਰਾਉਣਾ ਚਾਹੁੰਦਾ, ਆਪਣੀ ਬੁੱਧੀ ਨੂੰ ਸ਼ਿੰਗਾਰਿਆ ਚਾਹੁੰਦਾ ਗੁਰੂ ਕੇ ਜਸ ਰੂਪ ਮਣੀਆਂ ਮਾਣਕ ਨਾਲ। ਪ੍ਰੇਮ ਰੂਪ ਗੁਣ ਕਰੋ ਬੰਧਾਵਨ। ਬਾਹਰਲੇ ਧਾਗੇ ਨਾਲ ਤਾਂ ਇਹ ਹੋ ਨਹੀਂ ਸਕਦਾ, ਮਣੀਆਂ ਮਾਣ ਗੁਰੂ ਕਾ ਜਸ ਪਰੋਇਆ ਨਹੀਂ ਜਾ ਸਕਦਾ। ਕਹਿੰਦੇ ਪ੍ਰੇਮ ਰੂਪ ਜਿਹੜਾ ਗੁਣ ਹੈ ਧਾਗਾ ਹੈ ਉਹਦੇ ਨੂੰ ਨਾਲ ਕਹਿੰਦੇ ਬੰਨ ਕਰਕੇ ਪਰੋ ਕਰਕੇ ਲੋਕ ਪਰਲੋਕ ਸੁਹਾਵਨ ਪਾਵਨ। ਲੋਕ ਇਸ ਮਾਤ ਲੋਕ ਦੇ ਪ੍ਰਲੋਕ ਦੇ ਵਿੱਚ ਹੀ ਜਿਹੜੀ ਸੋਭਾ ਹੈ ਸੁੰਦਰਤਾ ਉਹਨੂੰ ਪਾਉਣ ਵਾਸਤੇ ਗੁਰ ਕਰਣਾ ਅਸਵਾਰੀ ਪਾਏ। ਗੁਰੂ ਕੀ ਕਰਣਾ ਮੇਹਰ ਹੈ ਕਿਰਪਾ ਹੈ ਸੋਹਣੀ, ਕਹਿੰਦੇ ਸਵਾਰੀ ਪਾ ਕੇ ਘੋੜੀ ਦੀ ਜਾਂ ਪਾਲਕੀ ਦੀ। ਉੱਚਤਾ ਸਿੱਖੀ ਪਰ ਚੜ ਜਾਏ। ਸਿੱਖੀ ਦੀ ਉੱਚਤਾ ਹੈ ਇਹਦੇ ਉੱਪਰ ਮੈਂ ਚੜ੍ਹੀ ਜਾਵਾਂਗਾ, ਸਿੱਖੀ ਨੂੰ ਸਿੱਖੀ ਤੱਕ ਪਹੁੰਚ ਹੀ ਜਾਵਾਂਗਾ। ਹੋਏ ਮਨੋਰਥ ਪੂਰਨ ਮੇਰਾ। ਇਸ ਕਰਕੇ ਮੇਰੇ ਮਨ ਦਾ ਜਿਹੜਾ ਫੁਰਨਾ ਜ਼ਰੂਰ ਪੂਰਾ ਹੋ ਜਾਵੇਗਾ। ਗੁਰਪਦ ਸੇਵਾਓ ਸਾਂਝ ਸਵੇਰਾ, ਇਸੇ ਪੁਰਨੇ ਨੂੰ ਸਾਹਮਣੇ ਰੱਖ ਕੇ ਗੁਰੂ ਮਹਾਰਾਜ ਦੇ ਚਰਨਾਂ ਨੂੰ ਸੁਬਾਹ ਸ਼ਾਮ ਮੈਂ ਸੇਵਦਾ ਹਾਂ ਮਨਾਉਂਦਾ ਹਾਂ। ਯਾ ਤੇ ਅਹੇ ਭਰੋਸਾ ਮੋਹੀ, ਇਸ ਕਰਕੇ ਸਰੋਤਾ ਜਿਨੇ ਮੈਨੂੰ ਪੂਰਾ ਭਰੋਸਾ ਵੀ ਹੈ ਪੱਕਾ ਯਕੀਨ ਵੀ ਹੈਗਾ। ਗ੍ਰੰਥ ਸਪੂਰਨ ਸਗਰੋ ਹੋਹੀ, ਜਿਹੜਾ ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ, ਇਹ ਜਿਹੜਾ ਪੁਸਤਕ ਹੈ ਤਰ੍ਹਾਂ ਤਰ੍ਹਾਂ ਦੇ ਪ੍ਰਸੰਗਾਂ ਨਾਲ ਗੁੰਥਨ ਕੀਤਾ ਹੋਇਆ, ਇਹ ਸੰਪੂਰਨ ਹੋ ਹੀ ਜਾਏਗਾ, ਇਹ ਸਮਾਪਤ ਹੋ ਹੀ ਜਾਏਗਾ, ਮੁਕੰਮਲ ਪੂਰਾ ਹੋ ਹੀ ਜਾਏਗਾ ਗੁਰੂ ਦੀ ਕਿਰਪਾ ਨਾਲ। ਤੁਰਕਨ ਰਾਜ ਤੇਜ ਬਨ ਦਾਵਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਤੁਰਕਾਂ ਦਾ ਰਾਜ ਭਾਗ ਦਾ ਤੇਜ ਸੀ, ਉਹ ਕਹਿੰਦੇ ਜਿਵੇਂ ਦਾਵਾਗਨੀ ਬਤ ਹੈ ਸੀ, ਇੱਕ ਬਾਰ ਕਰ ਛਾਰ ਮਿਟਾਵਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕੋ ਵਾਰੀ ਕਹਿੰਦੇ ਉਹਨੂੰ ਮਿਟਾ ਕੇ ਛਾਰ ਕਰਕੇ ਮਿਟਾ ਦਿੱਤਾ, ਸਵਾਹ ਕਰਕੇ ਖਤਮ ਕਰ ਦਿੱਤਾ। ਸ੍ਰੀ ਨਾਨਕ ਨਰ ਤਾਰਨ ਹੇਤ, ਬਾਕੀ ਵੀ ਸਰੋਤਾ ਜਨੋ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ ਜੋ ਪਹਿਲੇ ਸਰੂਪ ਹੋਏ, ਉਹਨਾਂ ਨੇ ਮਨੁੱਖਾਂ ਨੂੰ ਸੰਸਾਰ ਤੋਂ ਤਾਰਨ ਵਾਸਤੇ ਸਿੱਖੀ ਬੇਲ ਬੋਏ ਜਗ ਖੇਤ। ਜਿਹੜਾ ਸੰਸਾਰ ਰੂਪੀ ਖੇਤ ਹੈ, ਇਹਦੇ ਵਿੱਚ ਸਿੱਖੀ ਰੂਪੀ ਜਿਹੜੀ ਸੋਹਣੀ ਬੇਲ ਹੈ, ਇਸਨੂੰ ਬੀਜਿਆ, ਸਿੱਖੀ ਵਧਾਈ ਫੁਲਾਈ। ਅਪਰ ਗੁਰੂ ਉਪਦੇਸ਼ ਜੋ ਵਾਰੀ, ਗੁਰੂ ਨਾਨਕ ਸਾਹਿਬ ਤੋਂ ਬਗੈਰ ਹੋਰ ਜਿੰਨੇ ਬਾਕੀ ਸਤਿਗੁਰੂ ਨਾ ਹੋਏ, ਉਹਨਾਂ ਨੇ ਕਹਿੰਦੇ ਜਿਹੜਾ ਉਪਦੇਸ਼ ਦਿੱਤਾ ਇਹ ਪਾਣੀ ਦਿੱਤਾ ਇਹ ਸਿੱਖੀ ਰੂਪ ਬੇਲ ਨੂੰ। ਦੇ ਭਲੀ ਭਾਂਤ ਪ੍ਰਤਪਾਰੀ, ਉਪਦੇਸ਼ ਰੂਪੀ ਪਾਣੀ ਦੇ ਕੇ ਸਿੱਖੀ ਰੂਪ ਨੂੰ, ਸਿੱਖੀ ਰੂਪੀ ਜਿਹੜੀ ਬੇਲ ਹੈ ਇਸਨੂੰ ਚੰਗੀ ਤਰ੍ਹਾਂ ਪਾਲਿਆ ਪੋਸਿਆ ਵਧਾਇਆ ਫੁਲਾਇਆ। ਸਿਮਰਨ ਸਤ ਨਾਮ ਸੋ ਸੁਮਨ ਸਾ, ਇਸ ਕਰਕੇ ਸਿੱਖੀ ਰੂਪੀ ਜਿਹੜੀ ਬੇਲ ਹੈ ਇਸਨੂੰ ਜਿਹੜਾ ਸਤ ਨਾਮ ਵਾਹਿਗੁਰੂ ਦਾ ਸਿਮਰਨ ਹੈ, ਇਹ ਫਿਰ ਸ੍ਰੇਸ਼ਟ ਫਲ ਲੱਗਿਆ, ਫਲ ਪਿਆ, ਸੁਮਨ ਸਾ ਫਲ ਲੱਗਿਆ। ਬ੍ਰਹਮ ਗਿਆਨ ਫਲ ਚਹਿ ਜਿਸ ਮਨ ਸਾ, ਇਸ ਤਰ੍ਹਾਂ ਜਿਹੜਾ ਬ੍ਰਹਮ ਰੂਪੀ ਫਿਆਲ ਹੈ ਫਲ ਹੈ, ਜਿਹੜਾ ਵੀ ਚਾਹੁੰਦਾ ਆਪਣੇ ਮਨਸਾ ਨੂੰ ਮਨ ਬਾਂਸ਼ਿਤ ਮਨ ਪਾਉਂਦਾ ਫਲ, ਜਿਹੜਾ ਇਹ ਸਿੱਖੀ ਰੂਪੀ ਜਿਹੜਾ ਇਹ ਫਲ ਹੈ ਬ੍ਰਹਮ ਗਿਆਨ, ਇਹ ਚਾਹੁੰਦਾ ਮਨ ਪਾਉਂਦਾ। ਕਲਗੀ ਧਰ ਰਨ ਕਰ ਬਹੁ ਪਾਰ, ਕਹਿੰਦੇ ਅਸੀਂ ਰੁਖੀ ਸਿੱਖੀ ਰੂਪੀ ਜਿਹੜੀ ਬਗੀਚੀ ਹੈ ਖੇਤੀ ਹੈ, ਕਲਗੀ ਧਰ ਨੇ ਬੜਾ ਬਹੁਤ ਪਾਰੀ ਜੰਗ ਯੁੱਧ ਕਰਕੇ, ਅਨਕ ਯਤਨ ਤੇ ਸੋ ਪ੍ਰਤਪਾਰ, ਅਨੇਕਾਂ ਵਾਰੀ ਜੰਗ ਯੁੱਧ ਕਰਕੇ ਪਾਣੀ ਪਾ ਕੇ ਇਹਨੂੰ ਪਾਲਿਆ ਬਚਾ ਕੇ ਰੱਖਿਆ, ਸਿੱਖੀ ਰੂਪ ਨੂੰ ਵਧਾਇਆ ਫੁਲਾਇਆ। ਪੰਥ ਖਾਲਸਾ ਸੁਰਤਰ ਬੋਵਾ, ਅੱਗੇ ਹੋਰ ਪ੍ਰਕਰਨ ਲਾਪ ਕਹਿੰਦੇ ਜਿਹੜਾ ਖਾਲਸਾ ਪੰਥ ਹੈ, ਗੁਰੂ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਵਿਸਾਖੀ ਵਾਲੇ ਦਿਨ ਸਾਜਿਆ ਹੈ, ਉਹਦਾ ਕਹਿੰਦੇ ਮਾਨੋ ਖਾਲਸਾ ਪੰਥ ਇੱਕ ਕਲ ਪੁਰਸ਼ ਦਾ ਹੀ ਬੀਜ ਸਤਿਗੁਰੂ ਕਲਗੀਧਰ ਜੀ ਨੇ ਬੂਜਿਆ ਹੈ। ਸਤਿਗੁਰ ਤਪ ਦਿੜ ਮੂਲ ਖਬਰੋਵਾ, ਸਤਿਗੁਰੂ ਸਾਹਿਬ ਜੀ ਨੇ ਹੇਮਕੁੰਡੇ ਉੱਪਰ ਬੈਠ ਕੇ ਮਹਾਨ ਕਹਿੰਦੇ ਤਪ ਕੀਤਾ ਨਾ, ਉਹ ਤਪ ਦੇ ਤਪ ਰੂਪੀ ਜਲ ਦੇ ਨਾਲ ਪੱਕਾ ਮਜ਼ਬੂਤ ਖਰੋਤਾ ਹੈ, ਖਾਲਸਾ ਰੂਪੀ ਜਿਹੜਾ ਬਿਰਸ਼ ਹੈ ਸਤਿਗੁਰੂ ਕਲਗੀਧਰ ਜੀ ਦੇ ਤਪ ਰੂਪੀ ਜਲ ਦੇ ਕਰਕੇ ਖੜੋਤਾ ਹੋਇਆ ਹੈ। ਸਿੱਖ ਸੰਗਤ ਛਾਵਾ ਜਿਸ ਪਾਏ, ਗੁਰੂ ਨਾਨਕ ਸਾਹਿਬ ਦੀ ਸਿੱਖ ਸੰਗਤ ਹੈ, ਇਹ ਕਲਪ ਰੂਪੀ ਜਿਹੜਾ ਖਾਲਸਾ ਪੰਥ ਹੈ ਇਹਦੀ ਛਾਇਆ ਪਾ ਕੇ, ਇਹਦਾ ਭੈ ਆਸਰਾ ਪਾ ਕੇ, ਦੋਹਾਂ ਲੋਕਾਂ ਸੁਖ ਕੋ ਉਪਜਾਏ, ਦੋਹਾਂ ਲੋਕਾਂ ਵਿੱਚ ਹੀ ਸੁਖ ਪੈਦਾ ਕਰ ਰਹੀ ਹੈ ਗੁਰੂ ਨਾਨਕ ਦੀ ਸਿੱਖ ਸੰਗਤ। ਕਲਪ ਲਤਾ ਸਿੱਖੀ ਗੁਣ ਬੋਵਾ, ਠੀਕ ਪੜਿਆ ਕਰੇ, ਕਲਪ ਲਤਾ ਸਿੱਖੀ ਗੁਣ ਬੋਵਾ, ਭੋਵੈ ਕਲਪ ਲਤਾ ਸਿੱਖੀ ਗੁਣ ਭੋਗ, ਜਿਹੜੇ ਸਿੱਖੀ ਗੁਣ ਜਿਹੜੇ ਗੁਣ ਹੈ ਨਾ ਸਿੱਖੀ ਵਾਲੇ, ਇਹ ਜਿਹੜੇ ਕਹਿੰਦੇ ਭਰੇ ਪਏ ਅਸੀਂ ਇਸ ਗੁਣਾ ਰੂਪੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੈਵੀ ਗੁਣ ਹੈ ਸਿੱਖੀ ਵਿੱਚ, ਇਹ ਕਹਿੰਦੇ ਭਰੇ ਪਏ ਹੈ। ਇੱਕ ਜਿਵੇਂ ਕਲਪ ਲਤਾ ਹੁੰਦੀ ਹੈ, ਜਿਵੇਂ ਕਲਪਾ ਦੀ ਬੇਲ ਹੁੰਦੀ ਹੈ, ਇਸ ਤਰ੍ਹਾਂ ਜਿਹੜੇ ਸਿੱਖੀ ਦੇ ਗੁਣ ਭਰੇ ਪਏ, ਕਲਪਾ ਬੇਲ ਵਾਂਗ ਹੈ। ਤਿਸ ਕੋ ਆਸ਼ਰ ਦਿੜ ਇਹ ਹੋਵਾ, ਆ ਉਹਦੇ ਆਸਰੇ ਕਹਿੰਦੇ ਜਿਹੜਾ ਖਾਲਸਾ ਪੰਥ ਰੂਪੀ ਕਲਸ਼ ਵਿਰਸ਼ਨ ਮਜ਼ਬੂਤ ਹੋ ਰਿਹਾ, ਇਸਤਤ ਹੋ ਰਿਹਾ ਹੈ। ਸਭ ਹਿੰਨ ਕੋ ਅਭ ਬੰਧਨ ਕਹਿ ਕੈ, ਇਸ ਕਰਕੇ ਜਿਹੜਾ ਖਾਲਸਾ ਰੂਪੀ ਵਿਰਸ਼ ਹੈ ਉਹਨੂੰ ਬੀਜਣ ਵਾਲੇ ਜਿਹੜੇ ਗੁਰੂ ਕਲਗੀਧਰ ਜੀ ਹਨ, ਇਸੇ ਤਰ੍ਹਾਂ ਜਿਹੜੀ ਕਲਪਾ ਰੂਪੀ ਜਿਹੜੀ ਬੇਲ ਹੈ, ਜਿਹਦੇ ਵਿੱਚ ਜੋ ਗੁਣ ਰੂਪੀ ਸਿੱਖੀ ਵਿੱਚ ਭਰੇ ਗੁਣਾਂ ਵਾਲੀ ਸਿੱਖੀ ਹੈ, ਕਲਪਾ ਬੇਲ ਵਾਂਗ ਹੈ, ਇਹਨੂੰ ਪਾਲਣ ਵਾਲੇ, ਇਹਨੂੰ ਵਧਾਉਣ ਵਾਲੇ ਸਾਰੇ ਸਤਿਗੁਰੂ ਹਨ। ਉਹ ਸਾਰੇ ਸਤਿਗੁਰਾਂ ਨੂੰ ਅਬੰਧਨ ਕਰਕੇ ਹਿਰਦੇ ਨਾਲ ਸੱਚੇ ਦਿਲੋਂ ਨਮਸਕਾਰ ਕਰਕੇ ਕਰੋ ਗ੍ਰੰਥ ਚਿੰਤਾ ਉਰ ਖੁਐ ਕੈ, ਆਪਣੇ ਹਿਰਦੇ ਵਿੱਚ ਚਿੰਤਾ ਜੀ ਦੂਰ ਕਰਕੇ, ਹੁਣ ਮੈਂ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਮੈਂ ਪ੍ਰਾਰੰਭ ਕਰਦਾ ਹਾਂ, ਰਚਨਾ ਕਰਦਾ ਹਾਂ। ਕਬਿਤ ਦੇਨ ਪ੍ਰਹਿਲਾਦ ਪ੍ਰਹਿ ਛੱਡ ਗਿਆ ਦੋਹਰਾ ਦੋਹਰਾ, ਪੁਨਹਿ ਪੁਨਹਿ ਕਰ ਨਮੋ, ਹਾਂ ਪੁਨਹਿ ਪੁਨਹਿ ਕਰ ਕਰ ਨਮੋ, ਇਸ ਤਰ੍ਹਾਂ ਪੁਨਹ ਪੁਨਹ ਬਾਰ ਬਾਰ ਮੈਂ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਪਦ ਪੰਕਜ ਗੁਰ ਕੇਰ, ਜਿੰਨੇ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ, ਗੁਰੂ ਕੇ ਚਰਨਾਂ ਕਮਲਾਂ ਨੂੰ ਵਾਰ ਵਾਰ ਮੈਂ ਨਮਸਕਾਰ ਕਰਦਾ ਹਾਂ। ਕਲਗੀ ਧਰ ਪਰ ਹਰ ਅਰਨ, ਗੁਰੂ ਕਲਗੀ ਧਰ ਜੀ ਹਨ ਬੈਰੀਆਂ ਨੂੰ ਨਾਸ ਕਰਨ ਵਾਲੇ ਹਨ। ਰੰਚ ਕਰੇ ਜਿਨ ਮੇਰ, ਕਹਿੰਦੇ ਗੁਰੂ ਘਰ ਦੇ ਜਿਹੜੇ ਬੈਰੀ ਸਨ, ਗਰੀਬਾਂ ਨੂੰ ਨਾਸ ਕਰ ਰਹੇ ਸੀ, ਉਹਨਾਂ ਨੂੰ ਨਾਸ ਕਰਨ ਵਾਸਤੇ ਜਿਹੜੇ ਰੰਚ ਚਿੰਨੇ ਸੀ, ਗਰੀਬ ਚਿੰਨ ਨਿੱਕੇ ਜਿਹੇ ਸਨ, ਤੇ ਖੰਡੇ ਬਾਟੇ ਦਾ ਅੰਮ੍ਰਿਤ ਬਣਾ ਕੇ ਉਹਨਾਂ ਨੇ ਕਹਿੰਦੇ ਸੁਮੇਰ ਪਰਵਰ ਕਰ ਕਰਕੇ ਮਹਾਨ ਬਣਾ ਦਿੱਤਾ, ਖੰਡੇ ਖੜਕਾਉਣ ਵਾਲਾ, ਦੁਸ਼ਟਾਂ ਨੂੰ ਨਾਸ ਕਰਨ ਵਾਲੇ। ਕਬਿਤ ਦੇਨ ਪ੍ਰਹਿਲਾਦ ਪ੍ਰਹਿਲਾਦ ਕੋ ਲਖਿਓ ਸੋ ਦੈਤ, ਹਾਂ ਇਸ ਤਰ੍ਹਾਂ ਹੁਣ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪਕ ਅਲੰਕਾਰ ਵਿੱਚ ਜਸ ਕਰ ਰਹੇ ਹੈ। ਦੇਨ ਪ੍ਰਹਿਲਾਦ ਪ੍ਰਹਿਲਾਦ ਕੋ ਲਖਿਓ ਸੋ ਦੈਤ, ਪਹਿਲਾ ਜਿਹੜਾ ਪ੍ਰਹਿਲਾਦ ਉਹਦਾ ਅਰਥ ਹੈ ਆਨੰਦ ਖੁਸ਼ੀ, ਦੂਜਾ ਜਿਹੜਾ ਪ੍ਰਹਿਲਾਦ ਉਹਦਾ ਅਰਥ ਹੈ ਪ੍ਰਹਿਲਾਦ ਭਗਤ, ਇਸ ਤਰ੍ਹਾਂ ਦੈਤ ਦਾ ਅਰਥ ਹੈਗਾ ਹੈ ਦੁੱਖ ਕਸ਼ਟ। ਜਿਹੜਾ ਪ੍ਰਹਿਲਾਦ ਭਗਤ ਹੈ ਉਹਨੂੰ ਜਿਸ ਵੇਲੇ ਕਹਿੰਦੇ ਦੈਤ ਨੂੰ ਦੁੱਖ ਕਸ਼ਟ ਹੈ, ਦੁੱਖ ਜਿਹੜਾ ਸੀ ਕਸ਼ਟ ਸੀ ਉਹ ਲਖਿਓ ਕੀ ਜਾਣਿਆ, ਉਹ ਭਗਵਾਨ ਨੇ ਜਾਣੀ ਪਰਮੇਸ਼ਰ ਨੇ ਜਦੋਂ ਕਹਿੰਦੇ ਜਿਹੜਾ ਹਰਨਾਕਸ਼ ਡੈਮ ਸੀ ਨਾ ਉਸਨੂੰ ਦੇਖਿਆ ਦੁੱਖ ਕਸ਼ਟ ਦਿੰਦਾ ਪ੍ਰਹਿਲਾਦ ਭਗਤ ਨੂੰ, ਅਤੇ ਦੇਣ ਪ੍ਰਹਿਲਾਦ ਉਸਨੂੰ ਪ੍ਰਹਿਲਾਦ ਕੀ ਆਨੰਦ ਖੁਸ਼ੀ ਦੇਣ ਵਾਸਤੇ। ਦੈਤ ਕੇ ਬਿਦਾਰ ਬੇ ਕੋ ਰੂਪ ਨਰ ਸਿੰਘ ਕੋ, ਪਹਿਲਾ ਜਿਹੜਾ ਦੈਤ ਦਾ ਅਰਥ ਹੈ ਦੁੱਖ ਕਸ਼ਟ ਤਕਲੀਫ, ਦੂਜਾ ਦੈਤ ਦਾ ਅਰਥ ਹੈ ਹਰਨਾਕਸ਼ ਦੈਤ, ਉਸ ਕਹਿੰਦੇ ਜਿਹੜਾ ਉਹ ਪ੍ਰਹਿਲਾਦ ਨੂੰ ਜਦੋਂ ਦੁੱਖ ਕਸ਼ਟ ਦੇ ਰਿਹਾ ਸੀ ਉਹ ਦੇਣ ਜਾਣਿਆ ਹੈ ਪਰਮੇਸ਼ਰ ਨੇ, ਦੈਤ ਕੇ ਵਧਾਰ ਵੇ ਕੋ ਰੂਪ ਨਰ ਸਿੰਘ, ਉਹ ਹਰਨਾਕਸ਼ ਦੈਤ ਨੂੰ ਨਾਸ ਕਰਨ ਵਾਸਤੇ ਜੇ ਦੁਨੀਆਂ ਵਿੱਚ ਨਰ ਸਿੰਘ ਦਾ ਰੂਪ ਹੋਇਆ ਸੀ ਸਤਯੁਗ ਵਿੱਚ, ਹਾਰ ਦੇ ਬਲੀਨ ਕੋ ਜੁਹਾਰ ਲੇ ਬਹੀਨ ਕੋ, ਇਸ ਤਰ੍ਹਾਂ ਜੁਹਾਰ ਲੇ ਬਲੀਨ ਕੋ, ਜਿਹੜਾ ਬਾਲੀ ਦੀ ਈਨ ਮੰਨਣ ਵਾਲਾ ਸੀ ਉਹ ਕੌਣ ਸੀ ਸੁਗਰੀਵ, ਇਸ ਤਰ੍ਹਾਂ ਜਿਹੜਾ ਬਲੀਨ ਦਾ ਅਰਥ ਇੱਥੇ ਸੁਗਰੀਵ ਹੈ, ਜਿਹੜਾ ਬਲੀਨ ਸੁਗਰੀਵ ਉਹਦੀ ਜੁਹਾਰ ਲੈ ਕੇ ਨਮਸਕਾਰ ਲੈ ਕੇ ਹਾਰ ਦੇ ਬਲੀਨ ਕੋ, ਜਿਹੜਾ ਬਲੀਨ ਕੀ ਹੈ ਬਾਲੀ ਸੀ ਇਸਨੂੰ ਹਾਰ ਦਿੱਤੀ, ਉਹਨੂੰ ਨਾਸ ਕਰ ਦਿੱਤਾ ਰਾਮ ਜੀ ਨੇ। ਹਤਨ ਲੰਕ ਪਤ ਰਨ ਰਾਮ ਰਾਮ ਨਰ ਸਿੰਘ ਕੋ। ਇਸ ਤਰ੍ਹਾਂ ਕਹਿੰਦੇ ਜਿਹੜਾ ਲੰਕਾ ਦਾ ਪਤੀ ਰਾਵਣ ਸੀ ਉਹਨੂੰ ਹਤਨ ਕੀਏ ਨਾਸ਼ ਕਰਨ ਵਾਸਤੇ, ਜਿਵੇਂ ਜੰਗ ਦੇ ਵਿੱਚ ਜਿਹੜੇ ਰਾਮ ਜੀ ਸਨ ਉਹ ਨਰ ਸਿੰਘ ਵਾਂਗੂ ਹੋਏ, ਜਿਵੇਂ ਸ਼ੇਰ ਹੁੰਦਾ ਹੈ ਨਾ, ਇਸ ਤਰ੍ਹਾਂ ਦੇ ਨਰਕੀਏ ਬਲੀ ਹੋਏ, ਸ਼ੇਰਬਤ ਬਲੀ ਹੋਏ ਰਾਮ ਜੀ ਤ੍ਰਿਤੇ ਵਿੱਚ। ਕੁਪਿਤ ਕੁਪੁੱਤ ਪੁਰ ਕਰੇ ਹੈ ਕੁਪੁੱਤ ਕੂਟ। ਹਾਂ, ਇਸ ਤਰ੍ਹਾਂ ਕੁਪਤ ਨਾ ਗੁੱਸੇ ਦਾ ਹੈ, ਕੁਪਤ ਨਾ ਕੈਰਵਾਂ ਦਾ ਹੈ, ਜਿਹੜਾ ਗੁਰੂਆਂ ਦਾ ਗੁਰੂ ਪਦ ਦਾ ਮਾਲਕ ਸੀ, ਗੁਰੂਪੁਰੀ ਦਾ ਮਾਲਕ ਸੀ, ਉਹ ਕੈਰਵੀ ਸੀ, ਉਹਨਾਂ ਦਾ ਮਾਲਕ ਜਿਹੜਾ ਗੁਰੂ ਰਾਜਾ ਪਹਿਲਾ ਹੈ, ਇਸ ਕਰਕੇ ਕੁਪਤ ਦਾ ਅਰਥ ਕੈਰਵ ਪਾਂਡਵ ਹੈ, ਕੈਰਵ। ਅਤੇ ਦੂਸਰਾ ਜਿਹੜਾ ਕੁਪਤ ਹੈ, ਕੋਨ ਧਰਤੀ ਦਾ ਹੁੰਦਾ ਹੈ, ਪਤ ਨੂੰ ਮਾਲਕ ਦਾ ਹੁੰਦਾ ਹੈ, ਧਰਤੀ ਦਾ ਮਾਲਕ ਕੌਣ ਸੀ? ਕੰਸ। ਇਸ ਕਰਕੇ ਕੁਪਤ ਕੀਏ ਜਿਸ ਤਰ੍ਹਾਂ ਗੁੱਸੇ ਹੋ ਕੇ ਕੁਪਤ ਕੀਏ ਕੈਰਵਾਂ ਦੇ ਉੱਪਰ, ਅਤੇ ਉਹ ਜਿਹੜਾ ਕੁਪਤ ਕੀਏ ਖੋਟਾ ਮਾਲਕ ਸੀ ਉਹ ਕੌਣ ਸੀ? ਕੰਸ ਸੀ। ਉਹਨੂੰ ਕਹਿੰਦੇ ਕਰੂਰ ਹੋ ਕੇ, ਕੂਟ ਦੇ ਥਾਂ ਕੁਰ ਜਿਹੜਾ ਲਫਜ਼ ਹੈ, ਝੂਠਾ ਜਿਹੜਾ ਖੋਟਾ, ਉਹ ਕੰਸ ਸੀ। ਹੇਰ ਹਰ ਹੇਰੇ ਜਾਂ ਹੇਰ ਮ੍ਰਿਗ ਸਿੰਘ ਕੋ। ਕਹਿੰਦੇ ਵੇਖ ਕਰਕੇ ਹਰ ਜਿਹੜਾ ਕ੍ਰਿਸ਼ਨ ਜੀ ਕਹਿੰਦੇ ਉਹਨੂੰ ਹੈਰੇ ਕੀ ਡਰ ਗਿਆ, ਕੰਸ ਵੀ ਅਤੇ ਉਹਦੇ ਨਾਲ ਦੇ ਸਾਥੀ ਹੈ, ਜਿਉਂ ਹੇਰ ਮਿਰਗ ਸਿੰਘ ਕੋ, ਜਿਵੇਂ ਵੇਖ ਕਰਕੇ ਜਿਹੜੇ ਹਰਨ ਹੈ ਨਾ ਸ਼ੇਰ ਆਇਆ, ਇਸ ਤਰ੍ਹਾਂ ਕਹਿੰਦੇ ਸ਼ੇਰ ਵਰਗੇ ਕ੍ਰਿਸ਼ਨ ਜੀ ਨੂੰ ਵੇਖ ਕੇ ਜਿਵੇਂ ਕੰਸ ਵੀ ਡਰ ਗਿਆ ਸੀ, ਇਸ ਤਰ੍ਹਾਂ ਜਿਹੜੇ ਕੈਰਵ ਹੈ ਉਹਨਾਂ 'ਤੇ ਗੁੱਸੇ ਹੋ ਕੇ ਉਹਨਾਂ ਨੂੰ ਵੀ ਕੂਰ ਕੇ ਝੂਠੇ ਕਰ ਦਿੱਤਾ। ਤੈਸੇ ਤੇਜ ਤਰਤੇ ਤੁਰਕ ਤੇਰ ਤੋਰਨ ਕੋ ਜਗ ਮੈਂ। ਵਾਹ ਬਈ ਵਾਹ। ਤੈਸੇ ਤੇਜ ਤਰਤੇ ਤੁਰਕ ਤਰ ਤੋਰਨ ਕੋ, ਉਸੇ ਤਰ੍ਹਾਂ ਕਹਿੰਦੇ ਤੇਜ ਤਰ ਅਰਸਾ ਕਰਕੇ ਉਹਨਾਂ ਨਾਲੋਂ ਤੇਜ ਪ੍ਰਤਾਪ ਕਰਕੇ ਤੁਰਕਾਂ ਰੂਪੀ ਜਿਹੜਾ ਬਿਰਸ਼ ਬੜਾ ਫੈਲਿਆ ਹੋਇਆ ਸੀ ਉਹਨੂੰ ਤੋੜਨ ਵਾਸਤੇ, ਭੰਨਣ ਵਾਸਤੇ। ਜਗ ਮੈਂ ਜਨਮ ਭਾਇਓ ਸ੍ਰੀ ਗੋਬਿੰਦ ਸਿੰਘ ਕੋ। ਹੈ ਖਾਲਸਾ ਜੀ ਐ ਸਰੋਤਾ ਜਨੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਸੰਸਾਰ ਦੇ ਵਿੱਚ ਅਵਤਾਰ ਹੋਇਆ, ਜਿਵੇਂ ਇਹ ਪ੍ਰਹਿਲਾਦ ਨੂੰ ਦੁਖੀ ਜਾਣ ਕੇ ਉਹਨੂੰ ਜਿਹੜਾ ਦੁੱਖ ਦੇ ਰਿਹਾ ਹਰਨਾਕਸ਼ੀ ਨਰਸਿੰਘ ਦਾ ਰੂਪ ਹੋ ਗਿਆ, ਫਿਰ ਇਸੇ ਤਰ੍ਹਾਂ ਬਾਲੀ ਨੂੰ ਮਾਰਨ ਵਾਸਤੇ, ਸੁਗਰੀਵ ਦਾ ਦੁੱਖ ਦੂਰ ਕਰਨ ਵਾਸਤੇ, ਅਤੇ ਲੰਕਾ ਦਾ ਮਾਲਕ ਰਾਵਣ ਨੂੰ ਨਾਸ਼ ਕਰਨ ਵਾਸਤੇ ਰਾਮ ਜੀ ਦਾ ਕਹਿੰਦੇ ਭਲਾ ਸ਼ੇਰਵਤ ਸਰੂਪ ਹੋ ਗਿਆ, ਅਤੇ ਦੁਆਪਰ ਦੇ ਵਿੱਚ ਜਿਹੜਾ ਖੋਟਾ ਪਤ ਸੀ, ਖੋਟਾ ਪਤੀ ਕੰਸ ਸੀ, ਜਾਂ ਧਰਤੀ ਦਾ ਪਤੀ ਮਾਲਕ ਸੀ ਕੰਸ, ਇਸ ਤਰ੍ਹਾਂ ਜਿਹੜਾ ਕੁਪਤ ਨੂੰ ਗੁੱਸੇ ਹੋ ਰਿਹਾ ਸੀ ਉਹਨੂੰ ਕੁਪਤ ਕੀਏ ਕੈਰਮਾਂ ਦੇ ਉੱਪਰ ਕੂਰ ਨੂੰ ਝੂਠਾ ਕਰਕੇ, ਜਿਵੇਂ ਕ੍ਰਿਸ਼ਨ ਜੀ ਨੇ ਖਤਮ ਕਰ ਦਿੱਤਾ ਸੀ, ਅਤੇ ਉਹ ਸ਼ੇਰ ਵੱਲ ਦੇਖ ਕੇ ਕ੍ਰਿਸ਼ਨ ਨੂੰ ਹੈਰੇ ਕੀ ਡਰ ਗਿਆ ਸੀ, ਇਸੇ ਤਰ੍ਹਾਂ ਕਹਿੰਦੇ ਉਹਨਾਂ ਦੇ ਨਾਲੋਂ ਵੀ ਅਰਸਾ ਕਰਕੇ ਤੇਜ ਪ੍ਰਤਾਪ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ, ਜਿਨ੍ਹਾਂ ਨੇ ਤੁਰਕਾਂ ਦਾ ਜਿਹੜਾ ਵਿਰਸ਼ ਹੈ ਜਲਮ ਰੂਪੀ ਫੈਲਿਆ ਹੋਇਆ ਸੀ ਤੋ ਉਹਨੂੰ ਤੋੜਨ ਵਾਸਤੇ ਸੰਸਾਰ ਦੇ ਵਿੱਚ ਅਵਤਾਰ ਧਾਰਿਆ ਹੈ। ਸਵਈਆ ਰਸ ਬੀਰ ਭਰੇ ਜਨ ਧੀਰ ਕਰੇ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੈਸੇ ਅਚਰਜ ਕੌਤਕ ਹਨ, ਜੋ ਹਮੇਸ਼ਾ ਬੀਰ ਰਸ ਵਿੱਚ ਭਰੇ ਹੀ ਰਹਿੰਦੇ ਹੈ। ਆਪ ਬੀਰ ਰਸੀ ਠਾਠ ਬਾਠ ਵਿੱਚ ਹੀ ਹਮੇਸ਼ਾ ਹਨ, ਬੀਰ ਰਸ ਹਮੇਸ਼ਾ ਧਾਰੀ ਰੱਖਦੇ, ਤਿਆਰ ਪ੍ਰਤਿਆਰ ਰਹਿੰਦੇ, ਇਹ ਆਪਣੇ ਦਾਸਾਂ ਨੂੰ ਹਮੇਸ਼ਾ ਧੀਰ ਦੇਣਾ ਕਰਦੇ ਹਨ। ਬਹੁ ਪੀਰ ਹਰੇ ਭਵ ਫੰਦਨ ਕੇ, ਉਹ ਜਿਹੜੇ ਸੰਸਾਰ ਦੇ ਫਾਹੇ ਉਹਨਾਂ ਦੀ ਬਹੁਤੀ ਪੀੜਾ ਨੂੰ ਹਰਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੁਖ ਮੂਲ ਭਲੇ ਅਨੁਕੂਲ ਢਲੇ, ਆ ਸੁਖਾਂ ਦੇ ਤਾਂ ਮੁੱਢੀ ਹੈ ਭਲੇ ਪ੍ਰਕਾਰ ਚੰਗੀ ਤਰ੍ਹਾਂ, ਬਹੁਤੇ ਸੁਖਾਂ ਦੇ ਮੂਲ ਹਨ। ਅਨੁਕੂਲ ਟਲੇ, ਜਿਹੜਾ ਦਾਸ ਅਨੁਕੂਲ ਹੋ ਕੇ ਚੱਲਦਾ, ਅਨੁਸਾਰੀ ਹੋ ਕੇ ਚੱਲਦਾ, ਉਹਦੇ 'ਤੇ ਢਲਦੇ ਆ, ਦਰਬਦੇ ਆ, ਮਿਹਰ ਕਰਦੇ ਆ, ਬਖਸ਼ਿਆ ਕਰਦੇ ਆ। ਜਾਂ ਇਸੇ ਤਰ੍ਹਾਂ ਅਨੁਕੂਲ ਟਲੇ, ਜਿਹੜਾ ਦਾਸ ਆ ਉਹਦੇ ਅਨੁਸਾਰੀ ਰਹਿੰਦੇ ਹਨ, ਜੋ ਕਹਿੰਦਾ ਉਵੇਂ ਕਹਿੰਦੇ, ਢਲ ਕੇ ਮਿਹਰ ਕਰਕੇ ਉਹਦੇ ਅਨੁਸਾਰ ਕਰਦੇ ਕਰਾਉਂਦੇ ਆ। ਰਿਪਸੂਲ ਮਿਲੇ ਅਕੰਦਨ ਕੇ, ਜਿਹੜੇ ਵੈਰੀ ਆ ਉਹਨਾਂ ਨੂੰ ਤਾਂ ਕਹਿੰਦੇ ਸੂਲ ਵਾਂਗੂ ਲੱਗਦੇ ਹੈ, ਜਿਵੇਂ ਸੂਲ ਪੀੜਾ ਮਿਲ ਰਹੀ ਹੋਵੇ, ਉਹ ਵੈਰੀਆਂ ਲਈ ਕਹਿੰਦੇ ਸੂਲ ਰੂਪ ਪੀੜਾ ਰੂਪ ਹੋ ਕੇ ਮਿਲ ਰਹੇ। ਅਗ ਕੰਦਨ ਕੇ, ਪਾਪਾਂ ਦੇ ਕੱਟਣ ਵਾਲੇ ਹਨ। ਸਿੱਖ ਪਾਠ ਹਿਲੇ ਦੁੱਖ ਦੋਖ ਦਲੇ, ਜਿਹੜੇ ਗੁਰੂ ਕੇ ਸਿੱਖ ਸੇਵਕ, ਜੋ ਉਹਨਾਂ ਨੇ ਦੱਸਿਆ ਗੁਰਬਾਣੀ ਦਾ ਨਿਤਨੇਮ ਦਾ ਪਾਠ, ਉਹਦੇ ਕਰਨ ਵਿੱਚ ਹਿਲੇ ਕੇ ਗਿਰ ਜਾਂਦੇ ਹੈ। ਅੰਮ੍ਰਿਤ ਵੇਲੇ ਉੱਠ ਕੇ ਪੰਜਵਾਂ ਨਿਤਨੇਮ ਕਰਦੇ, ਸ਼ਾਮ ਨੂੰ ਫਿਰ ਰਹਿਰਾਸ ਤੇ ਸੋਹਿਲਾ ਦਾ ਪਾਠ ਕਰਦੇ ਹਾਂ, ਜਿਹੜੇ ਹਿਲ ਕੇ ਗਿਰ ਜਾਂਦੇ ਸਿੱਖ ਗੁਰਬਾਣੀ ਦਾ ਪਾਠ ਕਰਨ। ਦੁੱਖ ਦੋਲ ਦਲੇ, ਉਹਨਾਂ ਦੇ ਦੁੱਖਾਂ ਨੂੰ ਤੇ ਦੁੱਖਾਂ ਔਗਣਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਲ ਦਿੰਦੇ ਹਨ। ਕਰ ਕਾਜ ਚਲੇ ਸੋ ਅਨੰਦਨ ਕੇ, ਇਸ ਤਰ੍ਹਾਂ ਖਾਲਸੇ ਪੰਥ ਨੂੰ ਜਿਹੜਾ ਆਨੰਦ ਦੇਣ ਵਾਲੇ ਕੰਮ ਹੈ ਉਹ ਇੱਥੇ ਪੂਰੇ ਕਰਕੇ ਆਓ ਸੰਸਾਰ ਤੋਂ ਫਿਰ ਅੱਗੇ ਨੂੰ ਚੱਲੇ ਹਨ। ਅਤ ਮਿੱਤਰ ਪਵਿੱਤਰ ਬਚਿੱਤਰ ਚਰਿੱਤਰ ਤਿਤ, ਇਸ ਤਰ੍ਹਾਂ ਚਰਿੱਤਰਤ ਚਰਿੱਤਰਤ ਇਸ ਤਰ੍ਹਾਂ ਜੋ ਅਰਸਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਪੰਥ ਦੇ ਸਿੰਘਾਂ ਦੇ ਬੜੇ ਭਾਰੀ ਮਿੱਤਰ ਹਨ, ਅਤੇ ਬਹੁਤ ਹੀ ਪਵਿੱਤਰ ਵਿਚਿੱਤਰ ਚਰਿੱਤਰਾਂ ਦੇ, ਜਿਨ੍ਹਾਂ ਦੇ ਜਾਂ ਵਿਚਿੱਤਰ ਨਾਨਾ ਤਰ੍ਹਾਂ ਦੇ ਚਰਿੱਤਰ ਹਨ, ਕੌਤਕ ਹਨ। ਤੇਗ ਬਹਾਦਰ ਨੰਦਨ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਅਰਸਾ ਕਰਕੇ ਮਿੱਤਰ ਹਨ ਆਪਣੇ ਖਾਲਸੇ ਦੇ, ਇਸੇ ਤਰ੍ਹਾਂ ਪਵਿੱਤਰ ਅਤੇ ਨਾਨਾ ਤਰ੍ਹਾਂ ਦੇ ਚਰਿੱਤਰਾਂ ਦੇ ਉਹਨਾਂ ਦੇ ਚਰਿੱਤਰ ਹਨ। ਜਾਂ ਪਵਿੱਤਰ ਅਤੇ ਚਰ ਚਰਿੱਤਰਾਂ ਵਾਲੇ ਅਤੇ ਬਹੁਤੇ ਮਿੱਤਰਤਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਸਵਈਆ ਥਿਤ ਦਾ ਚਿਤਕੀ ਨਿਤ ਦਾ ਬਿਤਕੀ, ਹਾਂ ਅੱਗੇ ਜਿਹੜੀ ਸਤਿਗੁਰਾਂ ਦੀ ਇਹ ਮੈਂ ਕਥਾ ਬਿਆਨ ਕਰਨ ਲੱਗਾ ਹਾਂ, ਇਹ ਕੈਸੀ ਹੈ ਮਹਾਨ, ਕਹਿੰਦੀ ਹਮੇਸ਼ਾ ਚੱਲਦੀ ਹੈ, ਇਸਤੀ ਦੇਣ ਵਾਲੀ ਹੈ, ਚਿੱਤ ਨੂੰ ਟਿਕਾ ਬਣ ਨੂੰ ਕਰਨ ਲਗਾ ਦੇਣ ਵਾਲੀ ਹੈ। ਜਿਹੜੀ ਸਤਿਗੁਰੂ ਦੀ ਕਥਾ ਹੈ, ਚਿੱਤ ਨੂੰ ਹਮੇਸ਼ਾ ਟਿਕਾ ਬਖਸ਼ਣ ਵਾਲੀ, ਮਨ ਦਾ ਟਿਕਾ ਬਖਸ਼ਣ ਵਾਲੀ ਹੈ। ਅਤੇ ਹਮੇਸ਼ਾ ਕਹਿੰਦੇ ਬਿੱਤ ਦੀ, ਜਿਹੜਾ ਬਾਹਰਲਾ ਧਨ ਉਹਨੂੰ ਵੀ ਦੇਣ ਵਾਲੀ ਹੈ, ਅਤੇ ਅੰਤਰੀਵ ਜਿਹੜਾ ਨਾਮ ਧਨ ਉਹਦੀ ਵੀ ਬਖਸ਼ਿਸ਼ ਕਰਨ ਵਾਲੀ ਹੈ। ਜਿਹੜਾ ਕੋਈ ਗੁਰੂ ਕਾ ਸਿੱਖ ਗੁਰੂ ਕੀ ਕਥਾ ਸੁਣਨ ਲੱਗ ਜਾਂਦਾ ਉਹਨੂੰ ਨਾਮ ਧਨ ਬਹੁਤਾ ਪ੍ਰਾਪਤ ਹੁੰਦਾ, ਕਿਉਂ ਕਿਉਂਕਿ ਕਥਾ ਸੁਣ ਕੇ ਗੁਰੂ ਮਹਾਰਾਜ ਦੇ ਇਤਿਹਾਸ ਦੀ, ਮਹਾਰਾਜ ਨੇ ਹੇਮਕੁੰਡ 'ਤੇ ਬੈਠ ਕੇ ਇੰਨੀ ਤਪੱਸਿਆ ਕੀਤੀ, ਇੰਨਾ ਨਾਮ ਜਪਿਆ, ਗੁਰੂ ਨਾਨਕ ਸਾਹਿਬ ਜੀ ਨੇ ਰੋੜਾਂ ਕੀ ਗੁਰਕਰੀ ਵਿਛਾਈ, ਅਤੇ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਵੀ ਕੀਲੀ ਨੂੰ ਫੜ ਕੇ ਨਾਮ ਜਪੀ ਜਾਂਦੇ ਸਨ। ਇਤਿਹਾਸ ਸੁਣ ਕੇ ਵੀ ਫਿਰ ਨਾਮ ਜਪਣ ਲੱਗ ਪੈਂਦਾ ਸਰੋਤਾ, ਉਹ ਨਾਮ ਧੰਦੀ ਵੀ ਹੈ, ਦਾਤੀ ਹੈ ਕਥਾ। ਹਿਤ ਦਾ ਕਿਤਕੀ ਸੁਨ ਹੰਤ ਜਰੀ, ਇਸ ਤਰ੍ਹਾਂ ਕਹਿੰਦੇ ਹਿਤ ਦਾ ਕਿਤਕੀ, ਕਹਿੰਦੇ ਭਲਾ ਕਰਨ ਵਾਲੀ ਹੈ, ਹਿਤ ਦਾ ਕਿਤਕੀ ਇਹ ਪ੍ਰੇਮ ਦੇਣ ਵਾਲੀ ਹੈ ਗੁਰੂ ਕੀ ਕਥਾ। ਸ਼ਰਧਾ ਗੁਰ ਕੀ ਸੁਨ ਹੰਤ ਜਰੀ, ਇਸ ਕਥਾ ਨੂੰ ਸੁਣ ਕੇ ਜਿਹੜੀ ਹੰਗਤਾ ਮਮਤਾ ਹੈ ਉਹ ਅੰਦਰੋਂ ਸਿੱਖ ਦੇ ਜਰੀ ਕੀ ਹੈ, ਜੜ ਜਾਂਦੀ ਹੈ, ਸਰਮਚ ਜਾਂਦੀ ਹੈ। ਸਰਦਾ ਗੁਰ ਕੀ ਸੁਧਦਾ ਉਰ ਕੀ, ਇਹ ਗੁਰੂ ਕੀ ਜਿਹੜੀ ਸ਼ਰਧਾ ਹਿਰਦੇ ਵਿੱਚ ਬਖਸ਼ਣ ਦੇਣ ਵਾਲੀ ਹੈ, ਗੁਰੂ ਕੀ ਕਥਾ ਹਿਰਦੇ ਨੂੰ ਇਹ ਸ਼ੁੱਧ ਸ਼ੁੱਧ ਕਰ ਦੇਣ ਵਾਲੀ ਹੈ, ਸ਼ੁੱਧੀ ਦੀ ਦਾਤੀ ਹੈ। ਹਰਤਾ ਜਰ ਕੀ ਸੁਖ ਪੁੰਜ ਜਰੀ, ਹਰਤਾ ਜੁਰ ਕੀ, ਜਿਹੜੇ ਜੁਰ ਨੂੰ ਤਾਪ ਦਾ ਹੁੰਦਾ, ਜਿਹੜੇ ਤਿੰਨੇ ਤਾਪ ਹੈ, ਆਦ ਵਿਆਦ ਉਪਾਦ, ਕਦੀ ਪਾਤਕ, ਕਦੀ ਦੈਵ, ਕਦੀ ਅਦੀ ਆਤਮ, ਇਹ ਤਿੰਨ ਤਾਪ ਵਿਦਵਾਨਾਂ ਨੇ ਕਹੇ ਨੇ। ਇੱਕ ਮਨ ਦੇ ਤਾਪ, ਜਿਹਨਾਂ ਕਰਕੇ ਮਨ ਦੁਖੀ ਹੁੰਦਾ ਹੈ, ਈਰਖਾ ਦਵੈਸ਼ ਕਰਕੇ, ਇਸੇ ਤਰ੍ਹਾਂ ਸਰੀਰ ਕਰਕੇ ਜਿਹੜੇ ਮਨੁੱਖ ਨੂੰ ਉਹ ਤਪਸ਼ਣ ਦੀ ਦੁੱਖ ਕਲੇਸ਼ ਹੁੰਦੇ ਹੈ, ਉਹ ਬਹੁਤ ਹੀ ਖੋਟੇ ਪਦਾਰਥਾਂ ਦੀ ਵਰਤੋਂ ਕਰਕੇ ਸਰੀਰ ਰੋਗੀ ਹੋਣ ਕਰਕੇ ਫਿਰ ਦੁੱਖ ਕਸ਼ਟ ਹੁੰਦਾ ਹੈ, ਤਪਸ਼ ਹੁੰਦੀ ਹੈ। ਇਸੇ ਤਰ੍ਹਾਂ ਕੁਝ ਜਿਹੜੇ ਬਾਣੀ ਕਰਕੇ ਵੀ ਦੁੱਖ ਹੋ ਜਾਂਦੇ ਨੇ, ਜਵਾਨ ਰਾਹੀਂ ਜਾਂ ਉੱਪਰੋਂ ਆ ਕੇ ਕੁਝ ਦੁੱਖ ਪੈਂਦੇ ਹੈ, ਉਹ ਜਿਵੇਂ ਗ੍ਰਹਿ ਪੀੜਾ ਹੈ, ਭੂਤ ਪ੍ਰੇਤ ਹੈ, ਜਾਂ ਐਕਸੀਡੈਂਟ ਹੋ ਜਾਣਾ, ਇਸ ਤਰ੍ਹਾਂ ਕੋਈ ਉੱਪਰੋਂ ਆ ਕੇ ਤਕਲੀਫ ਪੈਣੀ, ਬਿਜਲੀ ਡਿੱਗ ਪੈਣੀ, ਇਹ ਉੱਪਰੋਂ ਤਾਪ ਨੇ, ਉੱਪਰਲੇ ਤਾਪ ਦੁੱਖ ਕਸ਼ਟ ਹੈ। ਇਹ ਤਿੰਨੇ ਤਾਪਾਂ ਨੂੰ, ਆਦੀ ਵਿਆਦੀ ਉਪਾਧੀ ਨੂੰ ਵੀ ਨਾਸ਼ ਕਰਨ ਵਾਲੀ ਗੁਰੂ ਕੀ ਕਥਾ ਹੈ। ਸੁਖ ਪੁੰਜ ਜਰੀ, ਬਹੁਤੇ ਸੁਖਾਂ ਦੀ ਤਾਂ ਇਹ ਜੜੀ ਬੂਟੀ ਹੀ ਹੈ। ਸਭ ਸਾਰ ਮਥਾ ਕ੍ਰਿਤ ਲੀਨ ਜਥਾ, ਸਾਰਾ ਜਿਹੜਾ ਸ੍ਰੇਸ਼ਟ ਹੈ ਮੈਂ ਰਿੜਕ ਲਿਆ, ਜਿਹੜਾ ਸਭ ਚੰਗਾ ਚੰਗਾ ਸੀ ਉਹ ਰਿੜਕ ਕੇ ਕੱਢ ਲਿਆ, ਜਿਵੇਂ ਦੁੱਧ ਦੇ ਵਿੱਚੋਂ ਕਹਿੰਦੇ ਰਿੜਕ ਕੇ ਘਿਓ ਕੱਢ ਲਈਦਾ ਹੈ। ਉਹ ਜਿੰਨਾ ਗੁਰੂ ਕਾ ਇਤਿਹਾਸ ਸੀ, ਇਹ ਦੁੱਧ ਵਾਂਗ ਸੀ, ਇਹਦੇ ਵਿੱਚੋਂ ਮੈਂ ਘਿਓ ਵਾਂਗ ਜਿਹੜਾ ਸਹੀ ਸਹੀ ਯਥਾਰਥ ਇਤਿਹਾਸ ਸੀ, ਜਾਂ ਠੀਕ ਪ੍ਰਸੰਗ ਸੀ, ਉਹ ਘਿਓ ਵਾਂਗ ਕੱਢ ਲਿਆ ਹੈ। ਇਹ ਚਾਰ ਕਥਾ ਅਜਰਾਨ ਜਰੀ, ਹਾਂ ਇਹ ਕਹਿੰਦੇ ਗੁਰੂ ਕੀ ਚਾਰ ਕਥਾ ਹੈ, ਸੋਹਣੀ ਕਥਾ ਹੈ, ਅਜਰਾਨ ਜਰੀ। ਇਸ ਤਰ੍ਹਾਂ ਕਹਿੰਦੇ ਅਜਰਾਨ ਜਰੀ, ਇਹਦਾ ਅਰਥ ਲਿਖਿਆ ਹੈ ਇੱਕ ਰਾਸ, ਕਹਿੰਦੇ ਪ੍ਰੇਮ ਜਿਹੜੀ ਇੱਕ ਰਾਸ ਕੀ ਲਿਖਿਆ, ਬਰੀਕ ਜਿਹਾ ਮੇਰਾ ਲਿਖਿਆ, ਅਜਰਾਨ ਜਰੀ ਕਹਿੰਦੇ ਇੱਕ ਰਾਸ ਰਹਿਣ ਵਾਲੀ ਹੈ। ਅਜਰਾਨ ਅਜਰ ਨਾਲ ਬੁੱਢੇ ਬੁੱਢਪੁਣਾ ਦਾ ਹੁੰਦਾ ਨਾ, ਵੀ ਬੁੱਢੀ ਹੋਣ ਵਾਲੀ ਨਹੀਂ ਇਹ ਕਥਾ, ਨਵੀਂ ਨਰੋਣ ਰਹਿਣ ਵਾਲੀ, ਜਵਾਨ ਰਹਿਣ ਵਾਲੀ ਹੈ। ਬਿਰਧ ਹੋਣ ਵਾਲੀ ਦਾ ਮਤਲਬ ਇਹ ਕਿ ਗੁਰੂ ਕੀ ਕਥਾ ਨੂੰ ਸੁਣਦਾ ਸੁਣਦਾ ਕੋਈ ਅਪਰਾਨ ਨਹੀਂ ਹੁੰਦਾ, ਪੁਰਾਣੀ ਹੋਣ ਵਾਲੀ ਨਹੀਂ ਹੈ, ਹਮੇਸ਼ਾ ਨਵੀਂ ਰਹਿਣ ਵਾਲੀ ਹੈ। ਜਿੰਨੇ ਵਰਜੀ ਮਰਜੀ ਗੁਰੂ ਕਾ ਇਤਿਹਾਸ ਦੀ ਕਥਾ ਤੁਸੀਂ ਸੁਣੀ ਜਾਓ, ਉਹਨੂੰ ਕਹੂਗਾ ਵੀ ਲੈ ਵੀ ਹੁਣ ਤਾਂ ਪੁਰਾਣੀ ਹੋ ਗਈ, ਛੱਡੋ ਇਹਨੂੰ। ਮਹੱਤਰ ਨੇ 10 ਵਾਰੀ ਆ ਹੁਣ ਕਥਾ ਪੜ੍ਹੀ ਹੈ, ਸੰਸਿਆ ਕਰਾਈ, ਕਦੇ ਮਨ ਵਿੱਚ ਨਹੀਂ ਆਇਆ ਵੀ ਇਹਨੂੰ ਹੁਣ ਕੀ ਵਾਰ ਵਾਰ ਪੜ੍ਹਨਾ ਹੈ। ਇਸ ਤਰ੍ਹਾਂ ਕਹਿੰਦੇ ਹਮੇਸ਼ਾ ਵਡੇਪੇ ਤੋਂ ਰਹਿਤ ਹੈ, ਇਹ ਪੁਰਾਣੀ ਨਹੀਂ ਹੁੰਦੀ ਹੈ। ਗੁਣ ਬ੍ਰਿੰਦ ਗੋਬਿੰਦ ਮਰਗਿੰਦ ਮੁਕੰਦ, ਹਾਂ ਇਸ ਤਰ੍ਹਾਂ ਕਹਿੰਦੇ ਸੋ ਗੁਣਾ ਵਾਲੀ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮੁਕਤੀ ਦਾਤੇ ਹੈ, ਮਿਰਗ ਇੰਦ ਨੂੰ ਹਰਨਾਂ ਦਾ ਉਹ ਮਾਲਕ ਹੁਣ ਸ਼ੇਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੋ ਮੁਕਤੀ ਦਾਤਾ ਹਨ। ਆਨੰਦਕ ਚਾਰ ਜਰਾਓ ਜਰੀ, ਹਾਂ ਸੋਹਣਾ ਆਨੰਦ ਬਖਸ਼ਣ ਵਾਲੀ ਹੈ, ਜੜਾਵਾਂ ਵਿੱਚ ਜੜਤ, ਜੜਾਵਾਂ ਦੀ ਜੜਤ ਕੀਤੀ ਹੋਈ ਹੈ, ਜਿਵੇਂ ਗਹਿਣੇ ਦੇ ਵਿੱਚ ਕੋਈ ਚੰਗੇ ਨਗਾਦ ਜੜਤ ਕੀਤੇ ਹੋਣ ਤੇ ਹੋਰ ਸਮਝ ਆਉਂਦਾ ਹੈ। ਇਸ ਤਰ੍ਹਾਂ ਇਹ ਗੁਰੂ ਕੀ ਜਿਹੜੀ ਕਥਾ ਹੈ, ਅਨੇਕਾਂ ਦ੍ਰਿਸ਼ਟਾਂਤ ਪੁਰੰਕਾਰ ਤੇ ਰਸ, ਇਹ ਜੜਾਵਾਂ ਨਾਲ ਜੜੀ ਹੋਈ ਹੈ ਅਤੇ ਬੜਾ ਭਾਰੀ ਹੈ, ਸਜਾਉਣ ਵਾਲੀ ਹੈ, ਬਖਸ਼ਣ ਕਰਨ ਵਾਲੀ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਜੋ ਗੁਰੂ ਮਹਾਰਾਜ ਦੀ ਸੋਹਣੀ ਕਥਾ ਹੈ ਉਹਦੀ ਮਹਿਮਾ ਵਡਿਆਈ ਕਰਦਿਆਂ ਹੋਇਆਂ ਇਹ ਇੱਕ ਸਵਈਆ ਰਚਿਆ ਹੈ। ਇਸ ਤੋਂ ਅੱਗੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਿਮਾ ਦੇ ਵਿੱਚ ਵੀ ਅਤੇ ਖਾਲਸੇ ਪੰਥ ਦੀ ਮਹਿਮਾ ਦੇ ਵਿੱਚ ਕੁਝ ਕਵਿਤ ਅਤੇ ਸਵਈਏ ਆਪ ਜੀ ਨੇ ਰਚੇ ਨੇ, ਉਹਨਾਂ ਦੇ ਵਿਚਾਰ ਆਪਾਂ ਅੱਗੇ ਕਰ ਲਵਾਂਗੇ। ਹੁਣ ਜਿਹੜਾ ਸਮਾਂ ਹੈ ਉਹ ਕਰੀਬਨ ਪੂਰਾ ਹੀ ਹੋ ਗਿਆ ਹੈ, ਇੱਥੇ ਸਮਾਪਤੀ ਕਰੀਏ। ਜੋ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਿਹਾੜਾ ਹੈ, ਉਸ ਚਾਦ ਨੂੰ ਮਨਾਉਂਦਿਆਂ ਹੋਇਆਂ ਅੱਜ ਦਾ ਦੀਵਾਨ ਇਹ ਸੁੰਦਰ ਸਜਿਆ ਹੈ। ਥੋੜ੍ਹੀਆਂ ਬਹੁਤੀਆਂ ਵਿਚਾਰਾਂ ਕਰਕੇ, ਗੁਰੂ ਕੇ ਇਤਿਹਾਸ ਵਿੱਚ ਥੋੜ੍ਹੀ ਬਹੁਤੀ ਵਿਚਾਰ ਕਰਕੇ ਆਪਾਂ ਸਮੇਂ ਨੂੰ ਸਫਲ ਬਣਾਇਆ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਆ ਕਰਨ, ਨਿਮਤਾਂ ਕਰਨ, ਪੜ੍ਹਿਆ ਸੁਣਿਆ ਸਾਡਾ ਥਾਂ ਪਏ, ਲੋਕ ਪ੍ਰਲੋਕ ਸੀ ਸਹੇਲਾ ਹੋ ਜਾਏ। ਸਭ ਸਾਰ ਮਥਾ ਕ੍ਰਿਤਲੀਨ ਜਥਾ, ਇਹ ਚਾਰ ਕਥਾ ਅਜਰਾਨ ਜਰੀ, ਗੁਣ ਬ੍ਰਿੰਦ ਗੋਬਿੰਦ ਮਰਗਿੰਦ ਮੁਕੰਦ, ਅਨੰਦਕ ਚਾਰ ਜਰਾਓ ਜਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ